ਵਾਹਿਗੁਰੂ ਸਾਹਿਬ ਜੀਓ ਦੋਹਰਾ ਜੁਗ ਲੋਕਨ ਸੁਖ ਦਾਤ ਲਹਿ ਸਾਵਣ ਮਲ ਹਰ ਖਾਏ ਮਹਿਮਾ ਜਾਨੀ ਗੁਰੂ ਕੀ ਅਪਰ ਨਾ ਕੋ ਅਧਿਕਾਰੇ ਜੁਗ ਲੋਕਨ ਸੁਖ ਦਾਤ ਲਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਿਹਾ ਹੋਇਆ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੋਏ ਗੁਰਬਾਣੀ ਦੇ ਕੀਰਤਨ ਸੁਣਨ ਤੋਂ ਉਪਰੰਤ ਕੁਝ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਲੜੀਵਾਰ ਰੂਪ ਸੁਣ ਰਹੀ ਲਾਹਾ ਲੈ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਪ੍ਰਸੰਗ ਸੁਣ ਹੀ ਲਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਭਤੀਜਾ ਸਾਵਣ ਮੱਲ ਪਹਾੜ ਦੇ ਤਰਫ ਹਰੀਪੁਰ ਦੇ ਰਾਜੇ ਕੋਲ ਸ਼੍ਰੀ ਗੋਇੰਦਵਾਲ ਨਗਰ ਨੂੰ ਕੁੱਕ ਵਸਾਉਣ ਵਾਸਤੇ ਲੱਕੜਾਂ ਸਤੀਰੀਆਂ ਸਤੀਰ ਵਗੈਰਾ ਲਿਆਉਣ ਵਾਸਤੇ ਭੇਜਿਆ ਸੀ। ਇਸ ਨੇ ਪਹੁੰਚ ਕੇ ਹਰੀਪੁਰ ਰਾਜੇ ਦਾ ਪੁੱਤਰ ਜੋ ਮਰ ਗਿਆ ਸੀ ਉਹਨੂੰ ਸੁਰਜੀਤ ਕੀਤਾ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖੀ ਸਾਰਿਆਂ ਨੂੰ ਬਖਸ਼ੀ ਹੈ। ਇਸੇ ਤਰ੍ਹਾਂ ਫਿਰ ਸ੍ਰੀ ਗੋਇੰਦਵਾਲ ਸਿੱਖੇ ਰਾਜੇ ਨੂੰ ਪ੍ਰੇਰਿਤ ਕਰਕੇ ਬੇਅੰਤ ਬਸਤੀਰੀਆਂ ਸਥਿਰ ਹੋਰ ਜਿੰਨੀ ਲੱਕੜ ਦੀ ਲੋੜ ਹੈ ਵੱਧ ਤੋਂ ਵੱਧ ਉਹ ਤਸ਼ ਮੁਸ਼ਕਰਾ ਕੇ ਬੇੜੇ ਬੰਨ੍ਹ ਕੇ ਵਿਆਸਾ ਨਦੀ ਰਾਹੀਂ ਪਹੁੰਚਾ ਦਿੱਤੇ ਨੇ। ਇੱਕ ਦਿਨ ਬੈਠਿਆਂ ਵਿਚਾਰ ਆ ਗਿਆ ਵੀ ਹੁਣ ਮੈਂ ਵਾਪਸ ਪਰਤ ਜਾਵਾਂ। ਇਹ ਮਨ ਵਿੱਚ ਇਉਂ ਵੀ ਵਿਚਾਰ ਉੱਠ ਖੜੋਤਾ ਵੀ ਜੇ ਉੱਥੇ ਚਲਾ ਜਾਵਾਂਗਾ ਉੱਥੇ ਇੱਕ ਮੈਨੂੰ ਇਹ ਨਿਊਨਤਾ ਹੈ, ਘਾਟ ਹੈ। ਜਦੋਂ ਮੈਂ ਗਿਆ ਸਤਿਗੁਰੂ ਜੀ ਨੇ ਰੁਮਾਲ ਵਾਪਸ ਲੈ ਲੈਣਾ ਹੈ ਕਿਉਂਕਿ ਸਮਝਣਗੇ ਵੀ ਜਿਸ ਕਾਰਜ ਲਈ ਭੇਜਿਆ ਉਹ ਤਾਂ ਪੂਰਾ ਹੋ ਗਿਆ ਹੈ। ਅਤੇ ਫਿਰ ਜਦੋਂ ਰੁਮਾਲ ਲੈ ਲਿਆ ਮੇਰੇ ਕੋਲ ਕੀ ਰਹਿਣਾ, ਮੈਂ ਤਾਂ ਜਿਵੇਂ ਬਾਕੀ ਉੱਥੇ ਸਿੱਖ ਰਹਿੰਦੇ ਹੋਏ ਜਾਂ ਹੋ ਜਾਵਾਂਗਾ। ਜਿਵੇਂ ਹੁਣ ਮੇਰੀ ਮਮਤਾ ਪੂਜਾ ਹੋ ਰਹੀ ਹੈ ਫਿਰ ਤਾਂ ਨਹੀਂ ਨਾ ਹੋਣੀ ਹੈ। ਇਹ ਖਿਆਲ ਜਿਹਾ ਕੀਤਾ ਵੀ ਚਲੋ ਆਪਾਂ ਹੁਣ ਪੱਕੇ ਤੌਰ 'ਤੇ ਇੱਥੇ ਰਹਿ ਪੈਂਦੇ ਹਾਂ, ਇਹ ਜਾਂਦੇ ਨਹੀਂ ਹਾਂ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਜਾਣ ਲਿਆ ਵੀ ਮਨ ਵਿੱਚ ਕੋਈ ਹਉਮੈ ਹੰਕਾਰ ਦਾ ਪੂਜਾ ਦਾ ਇਹ ਵਿਗਾੜ ਚ ਆ ਗਿਆ ਹੈ, ਫਿਰ ਦੀਆਂ ਸਿੱਧੀਆਂ ਵਿੱਚ ਇਸੇ ਵਿੱਚ ਹੀ ਫਸ ਗਿਆ, ਪਰ ਲੋਕ ਇਹਦਾ ਵਿਗੜ ਜਾਣਾ ਹੈ। ਇਸ ਕਰਕੇ ਉਹ ਐਸਾ ਕਦਰ ਕਰ ਲਿਆ ਹੈ, ਰੁਮਾਲ ਆਪਣੇ ਕੋਲ ਮੰਗਾ ਲਿਆ ਫਰਨੇ ਨਾਲ ਹੀ, ਫਿਰ ਖਾਲੀ ਰਹਿ ਗਿਆ। ਫਿਰ ਪਿੱਛੋਂ ਤਾਵਾ ਕਰਨ ਲੱਗੇ ਵੀ ਮੈਂ ਤਾਂ ਬਹੁਤ ਮਾੜਾ ਕੰਮ ਕਰ ਬੈਠਾ, ਇਸ ਗੁਰੂ ਤੋਂ ਇਹ ਬਖਸ਼ਿਸ਼ ਮਿਲੀ ਸੀ ਉਸੇ ਵੱਲੋਂ, ਮਨਮੁੱਖ ਹੋ ਕੇ ਮੂੰਹ ਫੇਰ ਕੇ ਮੈਂ ਬਹਿ ਗਿਆ। ਫਿਰ ਖਿਆਲ ਕਰਦਾ ਹੁਣ ਸਤਿਗੁਰੂ ਕੋਲ ਜਾਈਏ, ਭੁੱਲ ਗਲਤੀ ਮਾਫ਼ ਕਰਾਈਏ। ਫਿਰ ਰਾਜੇ ਨਾਲ ਗੱਲ ਕੀਤੀ ਵੀ ਸਾਡੇ ਜਿਹੜੇ ਵੱਡੇ ਸਤਿਗੁਰੂ ਗੋਇੰਦਵਾਲ ਸਾਹਿਬ ਵਿਖੇ ਬਖਸ਼ ਰਹੇ ਵਸ ਰਹੇ, ਮੇਰੀ ਤੀਬਰ ਇੱਛਾ ਵੀ ਦਰਸ਼ਨ ਕਰਾਂ ਰਾਜਾ ਤੋਂ, ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਦਰਸ਼ਨ ਕਰ ਲਓ, ਤਾਂ ਮਹਾਨ ਤੋਂ ਮਹਾਨ ਹੈ ਕਿਉਂਕਿ ਲੈ ਆਇਆ ਹੈ। ਨਗਰ ਤੋਂ ਬਾਹਰ ਡੇਰਾ ਕਰਵਾ ਕੇ ਆਪ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਰਮ ਜੇ ਨਾਲ ਪੁੱਜਿਆ ਹੈ। ਫਿਰ ਆਪ ਹੀ ਅਖਾਣ ਜੇ ਪਾ ਕੇ ਕਹਿਣ ਲੱਗਿਆ ਕਿ ਮਹਾਰਾਜ ਸੁਣਿਆ ਵੀ ਜਿਹੜੇ ਵੱਡੇ ਪੁਰਖ ਹੁੰਦੇ ਹੈ ਅਤੇ ਉਹਨਾਂ ਦਾ ਜਿਹੜਾ ਕੋਈ ਗੁੱਸਾ ਗਾਸਾ ਜਾ ਅੱਗ ਹੁੰਦੀ ਉਹਦੇ ਸਮਾਨ ਹੁੰਦਾ ਹੈ, ਬੇਨਤੀ ਕਰਨ ਰੂਪ ਜਿਵੇਂ ਅੱਗ ਜਲ ਪਾਇਆ ਬੁੱਝ ਜਾਂਦੀ ਉਹ ਬੇਨਤੀ ਕਰੀਏ ਤਾਂ ਉਹ ਸ਼ਾਂਤ ਹੋ ਜਾਂਦੇ। ਛੋਟੇ ਗੱਡੀਆਂ ਗਲਤੀਆਂ ਕਰਦੇ ਹੈ, ਵੱਡੇ ਮਹਾਰਾਜ ਧਰਤੀ ਵਾਂਗ ਧੀਰ ਧਾਰੀ ਹੁੰਦੇ ਹੈ। ਉਹ ਅਣਜਾਣ ਸਮਝ ਕੇ ਬੇਸਮਝ ਕਰਕੇ ਭੁੱਲਾਂ ਗਲਤੀਆਂ ਮਾਫ ਕਰ ਦਿੰਦੇ ਹੈ। ਤੁਸੀਂ ਜਾਣਦੇ ਹੋ ਮਹਾਰਾਜ ਮੈਨੂੰ ਵੀ ਬਖਸ਼ ਦੇਣਾ। ਗੁਰੂ ਮਹਾਰਾਜ ਜਾਣ ਗਏ ਵੀ ਹੁਣ ਮੈਂ ਘਰ ਛੱਡ ਕੇ ਨਿਮਰਤਾ ਦੇ ਘਰ ਵਿੱਚ ਆ ਗਿਆ ਹੈ। ਖੁਸ਼ ਹੋ ਗਏ, ਕਹਿਣ ਲੱਗੇ ਵੀ ਰੁਮਾਲ ਨਹੀਂ ਵਾਪਸ ਮੰਗਾਇਆ ਹੈ, ਇਹ ਤੇਰੇ ਅੰਦਰ ਜਿਹੜੀ ਬਿਮਾਰੀ ਜੀ ਸੀ ਨਾ ਉਹ ਕੱਢਣੀ ਸੀ। ਜੇਰ ਦੀਆਂ ਇਸ ਦੀਆਂ ਸ਼ਕਤੀਆਂ ਵਿੱਚ ਤੂੰ ਪਰਚ ਜਾਂਦਾ, ਤੇਰਾ ਪਰਲੋਕ ਵਿਗੜ ਜਾਣਾ ਸੀ। ਇਹ ਰਿਧੀਆਂ ਸਿੱਧੀਆਂ ਵਿੱਚ ਲੱਗ ਕੇ ਤੂੰ ਭਗਤੀ ਕਰਨੀ ਤਾਂ ਛੱਡ ਬੈਠਾ, ਅਤੇ ਗੁਰੂ ਨਾਨਕ ਸਾਹਿਬ ਦਾ ਇਹ ਅਸਲੀ ਸਾਧਨ ਨਵੇਂ ਪ੍ਰੇਮ ਨਾਲ ਭਗਤੀ ਵਿੱਚ ਜੁੜੇ ਰਹਿਣਾ, ਪ੍ਰੇਮ ਨਾਲ ਭਗਤੀ ਕਰਨੀ। ਭਗਤੀ ਕਰਦਿਆਂ ਹੋਇਆਂ ਪ੍ਰਲੋਕ ਵੀ ਸਵਰ ਜਾਂਦਾ ਹੈ, ਇਸ ਕਰਕੇ ਵੀ ਤਕੜਾ ਹੋ ਕੇ ਪ੍ਰੇਮ ਨਾਲ ਭਗਤੀ ਕਰਨੀ ਹੈ, ਅਤੇ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਵੀ ਤੈਨੇ ਕਰਨਾ ਹੈ। ਅੱਗੇ ਨਾਲੋਂ ਵੀ ਜ਼ਿਆਦਾ ਤੈਨੂੰ ਬਖਸ਼ਿਸ਼ ਕਰ ਦਿੰਦੇ, ਕਿਉਂ ਗੁਰਮੁਖ ਪਦਵੀ ਦੀ ਬਖਸ਼ਿਸ਼ ਕਰ ਦਿੱਤੀ ਹੈ, ਭਾਵ ਮੰਜੀ ਦੇ ਦਿੱਤੀ ਹੈ, ਸਿੱਖੀ ਦੇ ਪ੍ਰਚਾਰ ਲਈ ਤੁਹਾਨੂੰ ਪੱਕੇ ਤੌਰ 'ਤੇ ਨੀਤ ਹੋ ਗਿਆ ਹੈ। ਇਸ ਤਰ੍ਹਾਂ ਜਿਵੇਂ ਆਪ ਜੀ ਨੇ ਬਖਸ਼ਿਸ਼ ਕਰਕੇ ਫਿਰ ਦੁਬਾਰਾ ਹਰੀਪੁਰ ਪਹਾੜ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਭੇਜਿਆ, ਉਹ ਪ੍ਰਸੰਗ ਆ ਰਿਹਾ ਹੈ। ਨਾਲ ਹੀ ਜਿਵੇਂ ਇਹਦੇ ਨਾਲ ਹਰੀਪੁਰ ਦਾ ਰਾਜਾ ਆਪਣੇ ਪਰਿਵਾਰ ਸਹਿਤ ਦਾਸ ਦਾਸੀਆਂ ਹੋਰ ਫੌਜਾਂ ਸਹਿਤ ਆਇਆ ਸੀ, ਉਹਨੂੰ ਮਹਾਰਾਜ ਨੇ ਦਰਸ਼ਨ ਬਖਸ਼ੇ। ਇੱਕ ਉਹਦੀਨਾ ਵਿਆਹੀ ਜੀ ਸੀ ਜਿਹਨੇ ਗੁਰੂ ਮਹਾਰਾਜ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਸੀ, ਪੁੱਲ ਗਲਕੀ ਕਰਕੇ ਜਿਵੇਂ ਉਹਨੂੰ ਫਿਰ ਬੜੀ ਭਾਰੀ ਸਜ਼ਾ ਮਿਲੀ, ਫਿਰ ਬਖਸ਼ਿਆ ਵੀ ਸਤਿਗੁਰੂ ਨੇ ਉਸਨੂੰ। ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਮਨ ਚਿਤ ਲਾ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਜੁਗ ਲੋਕਨ ਸੁਖ ਦਾਤ ਲਹਿ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਉਂ ਸਾਬਣ ਮਲ ਜਿਹੜਾ ਗੁਰੂ ਅਰਦਾਸ ਸਾਹਿਬ ਦਾ ਭਤੀਜਾ ਸੀ, ਉਹ ਕਿਸੇ ਨੇ ਖੇਮ ਚੰਦ ਦਾ ਪੁੱਤਰ ਲਿਖਿਆ, ਕਿਸੇ ਨੇ ਕਲਿਆਣ ਚੰਦ ਦਾ ਲਿਖਿਆ ਹੈ। ਭਾਵੇਂ ਖੇਮ ਚੰਦ ਦਾ ਪੁੱਤਰ ਸੀ ਜਾਂ ਕਲਿਆਣ ਚੰਦ ਦਾ ਸੀ, ਯਾਨੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਦਾ ਹੀ ਪੁੱਤਰ ਸੀ ਅਤੇ ਹੈ ਭਤੀਜਾ ਹੀ ਸੀ ਇਹ। ਇਸ ਕਰਕੇ ਇਹਦੇ ਵਿੱਚ ਕੋਈ ਬਹੁਤਾ ਹੁਣ ਛਾਂਟ ਪੀਟ ਕਰਨ ਦੀ ਲੋੜ ਨਹੀਂ। ਕੋਈ ਕਹੇ ਨਹੀਂ ਖੇਮ ਚੰਦ ਦਾ ਸੀ, ਦੂਜਾ ਕਹੇ ਨਹੀਂ ਕਲਿਆਣ ਚੰਦ ਦਾ ਸੀ। ਖੇਮ ਚੰਦ ਜਿਹੜਾ ਉਹ ਤੀਸਰੇ ਨੰਬਰ 'ਤੇ ਸੀ, ਕਲਿਆਣ ਚੰਦ ਸਾਰਿਆਂ ਤੋਂ ਛੋਟਾ ਗੁਰੂ ਮਹਾਰਾਜ ਦਾ ਭਰਾ ਸੀ, ਦੂਸਰੇ ਨੰਬਰ 'ਤੇ ਈਸ਼ਰਦਾਸ ਸੀ। ਸੋ ਇਸ ਤਰ੍ਹਾਂ ਰਹੋ ਵਿਚਾਰ ਵੀ ਇਹ ਜੋ ਗੁਰੂ ਮਹਾਰਾਜ ਦਾ ਭਤੀਜਾ ਹੈ, ਦੋਵਾਂ ਲੋਕਾਂ ਦੀ ਸੁੱਖ ਦੀ ਦਾਤ ਲੈ ਕੇ ਬੜਾ ਭਾਰੀ ਖੁਸ਼ ਹੋਇਆ ਹੈ। ਸਾਵਣ ਮਲ ਹਰ ਖਾਏ। ਸਾਵਣ ਮਲ ਬੜਾ ਖੁਸ਼ ਹੋ ਗਿਆ ਹੈ, ਵੀ ਗੱਲ ਬਣ ਗਈ ਗੁਰੂ ਦੀ ਚਰਨ ਛਰਨ ਨਾਲ, ਰੁਮਾਲ ਤਾਂ ਕੀ ਹੁਣ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਵੱਡੀ ਬਖਸ਼ਿਸ਼ ਹੋ ਗਈ ਹੈ। ਮਹਿਮਾ ਜਾਣੀ ਗੁਰੂ ਕੀ। ਹਾਂ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਮਹਿਮਾ ਜਾਣ ਲਈ ਹੈ, ਵੀ ਜਿਵੇਂ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਸੀ ਵੀ ਤੁਸੀਂ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹੋਵੋਗੇ, ਨਿਉਟਿਆਂ ਦੀ ਓਟ ਹੋਵੋਗੇ, ਨਥੇਰਿਆਂ ਦੀ ਧਿਰ ਹੋਵੋ, ਨਿਆਸਰਿਆਂ ਦੇ ਆਸਰਾ ਬਖਸ਼ਣ ਵਾਲੇ ਹੋਵੋਗੇ, ਨਗਤਿਆਂ ਦੀ ਗੱਦ ਕਰਨ ਵਾਲੇ, ਨਪਤਿਆਂ ਦੀ ਇੱਜ਼ਤ ਗਰੋਹ ਬਖਸ਼ਣ ਵਾਲੇ। ਇਹ ਵੇਖ ਲਓ ਵੀ ਗੁਰੂ ਮਹਾਰਾਜ ਕੈਸੇ ਨੇ, ਵੀ ਮੈਨੂੰ ਵੀ ਬਖਸ਼ਿਸ਼ ਕਰਦੀ ਹੈ, ਭੁੱਲ ਗਲਤੀ ਕੋਈ ਨਹੀਂ ਦੇਖੀ ਹੈ। ਇਸ ਕਰਕੇ ਇਸ ਨੇ ਗੁਰੂ ਮਹਾਰਾਜ ਦੀ ਮਹਿਮਾ ਨੂੰ ਜਾਣਿਆ ਹੈ। ਅਪਰ ਨਾ ਕੋ ਅਧਿਕਾਰ। ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਵਰਗਾ ਹੋਰ ਕੋਈ ਬਹੁਤ ਵੱਡਾ ਨਹੀਂ ਹੋ ਅਧਿਕ ਨਹੀਂ ਹੋ ਸਕਦਾ ਹੈ। ਉਹ ਤਾਂ ਗੁਰਬਾਣੀ ਵਿੱਚ ਵੀ ਸਤਿਗੁਰਾਂ ਦੇ ਸੰਬੰਧੀ ਵਚਨ ਆਇਆ, ਗੁਰ ਜੈਸਾ ਨਾਹੀ ਕੋ ਦੇਵ, ਵੀ ਕੋਈ ਵੀ ਦੁਨੀਆਂ ਵਿੱਚ ਦੇਵੀ ਦੇਵਤਾ ਸਤਿਗੁਰੂ ਵਰਗਾ ਨਹੀਂ ਹੋ ਸਕਦਾ ਹੈ। ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਜਿਹੜੇ ਵੱਡੇ ਵੱਡੇ ਦੇਵੀ ਦੇਵਤਿਆਂ ਰਿਸ਼ੀਆਂ ਮੁਨੀਆਂ ਦੇ ਸਰਾਪੇ ਸੀ ਸਾਰੇ ਬਖਸ਼ੇ ਹੈ। ਉਹ ਜਿਹੜੇ ਦੇਵੀ ਦੇਵਤੇ ਸਰਾਪ ਦੇ ਦਿੰਦੇ ਸੀ ਪਰ ਬਖਸ਼ਦੇ ਨਹੀਂ ਸੀ, ਜਿਹੜਾ ਨਿਕਲ ਗਿਆ ਬਸ ਪਾਰ ਪਿਆ, ਵਾਪਸ ਨਹੀਂ ਲੈਂਦੇ ਸਨ। ਸਤਿਗੁਰੂ ਵਿੱਚ ਇਹ ਮਹਾਨਤਾ ਵੀ ਜੇ ਕੋਈ ਭੁੱਲ ਗਲਤੀ ਕਰਦਾ ਉਹਨੂੰ ਸਮਝਾਉਣ ਵਾਸਤੇ ਕੋਈ ਐਸਾ ਕੁੱਤ ਕਰ ਵੀ ਲੈਂਦੇ ਹੈ, ਫਿਰ ਜਦੋਂ ਕੁੱਲ ਗਲਤੀ ਨੂੰ ਸਲੀਮ ਕਰਦਾ ਅਤੇ ਬਖਸ਼ ਵੀ ਦਿੰਦੇ ਹਨ। ਤਾਂ ਜਿਹੜਾ ਸਿੱਖ ਸੱਜ ਜਾਂਦਾ ਹੈ, ਅੰਮ੍ਰਿਤ ਛਕ ਲੈਂਦਾ ਹੈ, ਗੁਰੂ ਕਲਗੀਧਰ ਜੀ ਨੇ ਵਚਨ ਕੀਤੇ ਵੀ ਕੋਈ ਭੁੱਲ ਗਲਤੀ ਹੋ ਜਾਂਦੀ ਪੰਜ ਪਿਆਰਿਆਂ ਦੇ ਸਾਹਮਣੇ ਹੋ ਕੇ ਸੱਚੋ ਸੱਚ ਦੱਸਦੇ ਅਸੀਂ ਬਖਸ਼ ਦਿਆਂਗੇ। ਇੱਥੇ ਬਖਸ਼ਣ ਵਾਸਤੇ ਸਾਰਾ ਬੰਦੋਬਸਤ ਮਹਾਰਾਜ ਨੇ ਕਰਿਆ, ਹੋਰ ਕੋਈ ਹੈ ਦੇਵੀ ਦੇਵਤਾ ਜਿਹਨੇ ਆ ਬੰਦੋਬਸਤ ਕੀਤਾ ਹੋਵੇ? ਜੇ ਤੁਸੀਂ ਭੁੱਲ ਗਲਤੀ ਕਰ ਬੈਠੋ ਫਿਰ ਵੀ ਤੁਸੀਂ ਆ ਬਖਸ਼ਾ ਲਿਓ। ਉਪਰਾਸ਼ਤ ਕਰਮ ਜੇ ਤਾਂ ਲਿਖੇ ਪਏ ਆ ਵੀ ਆ ਕਰ ਲਓ, ਪਰ ਉੱਥੇ ਸਪਸ਼ਟਤਾ ਨਹੀਂ ਵੀ ਹਾਂ ਬਖਸ਼ਿਆ ਗਿਆ। ਇੱਥੇ ਤਾਂ ਜਦੋਂ ਪੰਜ ਪਿਆਰਿਆਂ ਦੇ ਸਾਹਮਣੇ ਅਸੀਂ ਭੁੱਲ ਗਲਤੀ ਕਹਿ ਕੇ ਸਾਰੀ ਖੋਲ੍ਹ ਕੇ ਦੱਸ ਦਿੰਦੇ, ਉਸੇ ਵੇਲੇ ਉਹ ਤਨਖਾਹ ਲਾ ਲੈਂਦੇ ਆ ਵੀ ਤੂੰ ਵੀ ਸਵਾ ਮਹੀਨਾ ਝਾੜੂ ਗੁਰਦੁਆਰੇ ਮਾਰ ਲੈਣਾ ਜਾਂ ਤੂੰ ਭਾਂਡੇ ਮਾਰ ਲੈਣੇ, ਤਿਆਰ ਨੂੰ ਵੀ ਆ ਜਪਜੀ ਸਾਹਿਬ ਦੇ ਆਹ ਬਾਣੀ ਦੇ ਪਾਠ ਕਰ ਲੈਣੇ, ਸੰਗਤ ਦੇ ਜੋੜੇ ਝਾੜ ਲੈਣੇ, ਤੂੰ ਬਸ ਫੇਕੜਾ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰਾਉਣੀ, ਤੂੰ ਬਸ ਵੀ ਬਖਸ਼ਿਆ ਗਿਆ। ਇੱਥੇ ਹੀ ਗੁਰੂ ਮਹਾਰਾਜ ਨੇ ਸਾਰਾ ਭੁੱਲ ਗਲਤੀਆਂ ਮੁਕਸ਼ਣ ਵਾਸਤੇ ਪ੍ਰਬੰਧ ਕੀਤਾ ਹੈ। ਇਸ ਕਰਕੇ ਸਤਿਗੁਰੂ ਵਰਗਾ ਕੋਈ ਹੋਰ ਦੇਵੀ ਦੇਵਤਾ ਨਹੀਂ ਹੋ ਸਕਦਾ ਹੈ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ, ਜਿਹਦੇ ਮੱਥੇ ਦੇ ਕੋਈ ਚੰਗੇ ਭਾਗ ਉਹ ਗੁਰੂ ਕੀ ਸੇਵਾ ਵਿੱਚ ਲੱਗਦਾ ਹੈ। ਜਿਹੜਾ ਲੱਗ ਜਾਂਦਾ ਹੈ ਫਿਰ ਉਹਨੂੰ ਸਭ ਕੁਛ ਹੀ ਹਾਸਲ ਹੁੰਦਾ ਹੈ। ਆਪ ਗੁਰੂ ਮਹਾਰਾਜ ਨੇ ਸੇਵਾ ਕਰਕੇ ਸਭ ਕੁਛ ਪ੍ਰਾਪਤ ਕਰਕੇ ਸਾਨੂੰ ਸੇਧ ਦਿੱਤੀ ਹੈ ਵੀ ਇਹ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਕੇ ਆ ਕੁਛ ਲੈ ਲਈਦਾ ਹੈ। ਇਸ ਕਰਕੇ ਸਾਵਣ ਵੱਲ ਵੀ ਜਾਣਦਾ ਵੀ ਗੁਰੂ ਅਮਰਦਾਸ ਸਾਹਿਬ ਜੀ ਵਰਗਾ ਹੋਰ ਕੋਈ ਵੱਡਾ ਨਹੀਂ ਹੋ ਸਕਦਾ, ਇਹ ਮਹਾਨ ਹਨ। ਸਵੈਯਾ ਛੰਦ ਜਥਾ ਜੋਗ ਸ੍ਰੀ ਸਤਿਗੁਰ ਕੀਨਸ, ਇਹ ਵਿਚਾਰ ਕਰਦਾ ਵੀ ਸਾਵਣ ਮੱਲ ਵੀ ਗੁਰੂ ਅਮਰਦਾਸ ਸਾਹਿਬ ਜੀ ਜਿਸ ਤਰ੍ਹਾਂ ਯੋਗਤਾ ਬਣਦੀ ਸੀ ਉਸੇ ਤਰ੍ਹਾਂ ਇਹ ਠੀਕ ਹੀ ਕੀਤਾ ਹੈ। ਮਮ ਮਨ ਕੋ ਨਾਸਿਓ ਹੰਕਾਰ, ਗੁਰਦਾਸ ਸਾਹਿਬ ਜੀ ਤਾਂ ਸ਼ਕਤੀਆਂ ਵਾਲਾ ਰੁਮਾਲ ਲੈ ਕੇ ਪੂਜਨੀਕ ਬਣ ਕੇ ਸਿੱਖੀ ਸੇਵਕੀ ਬਹੁਤ ਹੀ ਹੁਣ ਵਧੇ ਬਹੁਤੇ ਮੱਠੇ ਟੇਕਣ ਕਰਕੇ ਮੇਰੇ ਮਨ ਵਿੱਚ ਹੰਕਾਰ ਆ ਗਿਆ ਸੀ ਵੀ ਮਹਾਰਾਜ ਨੇ ਰੁਮਾਲ ਜਾ ਖੋ ਕੇ ਤਾਂ ਮੇਰੇ ਮਨ ਦਾ ਹੰਕਾਰ ਨਾਸ ਕਰ ਦਿੱਤਾ ਹੈ। ਸੰਗਤ ਦਈ ਗੁਪਤ ਬਸ ਹੋਏ, ਹੁਣ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਬਖਸ਼ਿਸ਼ ਕਰ ਦਿੱਤੀ ਹੈ ਵੀ ਜਿੰਨੀ ਪਰਬਲ ਇਲਾਕੇ ਦੀ ਸਾਰੀ ਸੰਗਤ ਮੈਨੂੰ ਦੇ ਦਿੱਤੀ ਹੈ ਅਤੇ ਹੋਰ ਜਿਹੜੇ ਕੋਈ ਗੁਪਤ ਰੂਹਾਂ ਹਨ ਭੂਤ ਪ੍ਰੇਤ ਜਿੰਨ ਆਦਿਕ ਉਹ ਸਾਰੇ ਮੇਰੇ ਬਸ ਹੋ ਗਏ, ਅਧੀਨ ਹੋ ਗਏ ਹਨ। ਕਾਰਜ ਸਗਰੇ ਦਏ ਸੁਧਾਰ, ਗੁਰੂ ਅਰਦਾਸ ਸਾਹਿਬ ਜੀ ਨੇ ਮੇਰੇ ਸਾਰੇ ਲੋਕ ਪ੍ਰਦੋਰ ਦੇ ਕਾਰਜ ਸੁਧਾਰ ਦਿੱਤੇ ਹਨ। ਮੁਦਤ ਹੋਏ ਕਰ ਬਿਨੈ ਬਖਾਨੀ, ਉਸ ਵੇਲੇ ਪ੍ਰਸੰਨ ਹੋ ਕੇ ਇਸ ਨੇ ਬੇਨਤੀ ਕਹੀ ਹੈ। ਆਇਓ ਭੂਪ ਸਹਿਤ ਪਰਵਾਰ, ਜਿਹੜਾ ਹਰੀਪੁਰ ਦਾ ਰਾਜਾ ਆਪਣੇ ਪਰਿਵਾਰ ਸਹਿਤ ਇੱਥੇ ਗੋਇੰਦਵਾਲ ਸਿੱਖੀ ਬਾਹਰ ਬਾਹਰ ਆਇਆ ਹੋਇਆ ਹੈ। ਸੈਨਾ ਪ੍ਰਜਾ ਸਚਿਵ ਸੰਗ ਸਗਰੇ, ਉਸ ਰਾਜੇ ਦੇ ਨਾਲ ਮਾਰਾ ਫੌਜ ਵੀ ਹੈ, ਉੱਥੋਂ ਦੀ ਰਾਜਧਾਨੀ ਦੀ ਪ੍ਰਜਾ ਵੀ ਹੈ, ਹੋਰ ਵਜ਼ੀਰ ਵੀ ਨਾਲ ਹੈ ਸਾਰੇ ਹੀ। ਮਹਿਖੀ ਆਦਿਕ ਔਰ ਜੇਦਾਰ, ਜਿਹੜੀਆਂ ਰਾਣੀਆਂ ਪਰ ਰਾਣੀਆਂ ਹਨ, ਹੋਰ ਜਿਹੜੀਆਂ ਕਿ ਉਹਨਾਂ ਦੀ ਸੇਵਾ ਕਰਨ ਵਾਲੀਆਂ ਇਸਤਰੀਆਂ ਦਾਸੀਆਂ ਵਗੈਰਾ ਉਹ ਵੀ ਆਈਆਂ ਹੋਈਆਂ। ਆਗਿਆ ਰਾਵਰ ਕੀ ਅਬ ਹੋਵੇ ਹੈ। ਹੇ ਗੁਰੂ ਅਮਰਦਾਸ ਸਾਹਿਬ ਜੀ, ਜੇ ਆਪ ਜੀ ਦੀ ਹੁਣ ਆਗਿਆ ਹੋ ਜਾਵੇ, ਦਰਸ਼ਨ ਕਰ ਹੈ ਸਮੀਪੀ ਆਨ। ਹਰੀਪੁਰ ਦਾ ਜਿਹੜਾ ਰਾਜਾ ਆਪਣੀ ਰਾਣੀਆਂ ਮਹਾਰਾਣੀਆਂ ਦਾਸ ਦਾਸੀਆਂ ਸਹਿਤਾ ਕੇ ਦਰਸ਼ਨ ਕਰ ਲਵੇ। ਅਬਲਾਖਾ ਤਿੰਨ ਪੂਰਨ ਪ੍ਰਾਪਤ, ਜਦੋਂ ਆਪ ਜੀ ਦਰਸ਼ਨ ਕਰ ਲੈਣਗੇ, ਜੋ ਉਹਨਾਂ ਦੀ ਚਾਹਨ ਹੈ ਉਹ ਸਾਰੀ ਉਹਨਾਂ ਨੂੰ ਪੂਰੀ ਪ੍ਰਾਪਤ ਹੋਏਗੀ। ਕਰਹਿ ਬਿਲੋਚਨ ਸਫਲ ਮਹਾਨ, ਆਪਦੇ ਦਰਸ਼ਨ ਦਾਰ ਕਰਕੇ ਆਪਣੇ ਜਿਹੜੇ ਮਹਾਨ ਨੇਤਰ ਉਹਨਾਂ ਨੂੰ ਸਫਲ ਕਰ ਲੈਣਗੇ ਸਾਰੇ ਹੀ। ਉਹ ਪੁਨੀਤ ਪਾਪ ਸਭ ਨਾਸ਼ ਹੈ, ਦਰਸ਼ਨ ਕਰਕੇ ਸਾਰੇ ਪਵਿੱਤਰ ਹੋ ਜਾਣਗੇ, ਪਾਪ ਸਾਰੇ ਨਾਸ਼ ਹੋ ਜਾਣਗੇ ਉਹਨਾਂ ਦੇ। ਪਾਵਹਿ ਪੁੰਨ ਬੰਦਨਾ ਠਾਨ, ਜਿਹੜੇ ਚਰਨਾਂ ਤੇ ਨਮਸਕਾਰ ਕਰਕੇ ਬੜਾ ਭਾਰੀ ਮਹਾਨ ਪੁੰਨ ਪ੍ਰਾਪਤ ਕਰਨਗੇ। ਸਰਦਾ ਧਾਰ ਤੁਰ ਤੇ ਇਹ ਗਮਨਿਓ, ਇਹ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਹਰੀਪੁਰ ਦਾ ਰਾਜਾ, ਇਹ ਤਾਂ ਸ਼ਰਧਾ ਮਨ ਵਿੱਚ ਧਾਰ ਕੇ ਤੁਰ ਤੋਂ ਹੀ ਵੱਡਤਾ, ਯਾਨੀ ਘਰ ਤੋਂ ਹੀ ਇਹ ਚੱਲਿਆ, ਘਰੋਂ ਹੀ ਸ਼ਰਧਾ ਧਾਰ ਕੇ ਤੁਰਿਆ ਹੈ। ਤੁਮ ਅੰਤਰ ਜਾਮੀ ਸਭ ਜਾਣ, ਮਹਾਰਾਜ ਮੇਰੇ ਕਹਿਣ ਦੀ ਤਾਂ ਕੋਈ ਲੋੜ ਨਹੀਂ ਹੈ, ਤੁਸੀਂ ਅੰਤਰ ਜਾਮੀ ਹੈ, ਸਭ ਕੁਝ ਜਾਣਦੇ ਹੀ ਹੋ। ਸ੍ਰੀ ਗੁਰ ਅਮਰਦਾਸ ਕਰ ਕਰਨਾ, ਸਾਵਣ ਮਲਪਤੀ ਜੇ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੀ ਕਿਰਪਾ ਕਰਦਿਆਂ ਹੋਇਆ, ਤਰਸ ਕਰਦਿਆਂ ਹੋਇਆ, ਕਹਿਓ ਦੇਗ ਤੇ ਭੋਜਨ ਮਹਾਰਾਜ ਕਹਿੰਦੇ ਵੀ ਸਾਵਣ ਮੱਲ, ਉਹ ਰਾਜੇ ਨੂੰ ਕਹਿ ਦਿਓ ਗੁਰੂ ਕੇ ਲੰਗਰ ਵਿੱਚ ਜਾ ਕੇ ਸਾਰੇ ਭੋਜਨ ਛਕ ਲੈਣ। ਨਰ ਸੰਗੀ ਸਭ ਹੀ ਸੰਗ ਆਨੈ, ਜਿੰਨੇ ਆਪਣੇ ਨਾਲ ਉਹਦੇ ਪੁਰਸ਼ ਆਏ ਆ ਸੰਗੀ ਸਾਥੀ, ਉਹਨਾਂ ਨੂੰ ਆਪਣੇ ਨਾਲ ਹੀ ਲੈ ਆਵੇ। ਇਸਤਰੀ ਰੂਪ ਨਾ ਆਵਨ ਪਾਏ, ਵੀ ਜਿਹੜਾ ਇਸਤਰੀ ਦਾ ਸਰੂਪ ਇਸਤਰੀ ਦਾ ਜਮ ਹੈ ਉਹ ਸਾਡੇ ਕੋਲ ਨਾ ਆਉਣਾ ਪਾਵੇ। ਜਿਹੜੇ ਕੋਈ ਬਹੁਤੇ ਚੰਚਲ ਜਿਹੀਆਂ ਇਸਤਰੀਆਂ ਹਨ ਉਹ ਸਾਡੇ ਕੋਲ ਨਾ ਆਉਣਾ ਪਾਉਣ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਿਹੜੀਆਂ ਸਿਆਣੀਆਂ ਮਾਈਆਂ ਬੀਬੀਆਂ ਸਾਦਾ ਲਿਬਾਸ ਰੱਖਣ ਵਾਲੀਆਂ, ਉਹਨਾਂ ਨੂੰ ਕੋਈ ਐਸੀ ਰੋਕ ਟੋਕ ਨਹੀਂ ਸੀ। ਜਿਹੜਾ ਕੋਈ ਬਹੁਤਾ ਚੰਚਲਪਣਾ ਜਾਂ ਕਰਦੀ ਹੈ ਜਾਂ ਬਹੁਤ ਚਮਕੀਲੇ ਕਪੂਲੇ ਜਿਹੇ ਕੱਪੜੇ ਪਾਉਂਦੀ, ਉਹਨੂੰ ਜ਼ਰੂਰ ਗੁਰੂ ਮਹਾਰਾਜ ਦੀ ਬੰਦਸ਼ ਸੀ, ਰੋਕ ਸੀ ਵੀ ਉਹ ਨਾ ਆਵੇ। ਆ ਜਿਹੜੀ ਆ ਕੇ ਕਈ ਹੁਣ ਗੱਲਾਂ ਹੀ ਕਰਦੀਆਂ ਨਾ, ਤੁਸੀਂ ਚਲੋ ਇਸ ਖੰਡ ਪਾਠ ਤੇ ਸਹਿਜ ਪਾਠ ਤੇ ਭੋਗ ਪੈਂਦਾ, ਕੁਝ ਹੀ ਹੋਣਗੀਆਂ ਜਿਹੜੀ ਚੁੱਪ ਚਾਪ ਹੋ ਕੇ ਬਾਣੀ ਸੁਣਨਗੀਆਂ। ਵਿੱਚ ਬਹੁਤ ਗਿਣਤੀ ਵਿੱਚ ਤਾਂ ਇਹੀ ਹੁੰਦੇ ਨੇ ਵੀ ਉਦੋਂ ਮੌਕਾ ਇਹਨਾਂ ਨੂੰ ਗੱਲਾਂ ਦਾ ਲੱਗਦਾ ਹੈ, ਉੱਧਰ ਭੋਗ ਪਿਆ ਹੁੰਦਾ ਇਹ ਆਪਣਾ ਭੋਗ ਪਾਈ ਜਾਂਦੀਆਂ ਹੁੰਦੀਆਂ ਵੀ ਇਸ ਕਰਕੇ ਮਾਰਨ ਰੋਕਿਆ ਵੀ ਜਿਹਨਾਂ ਨੇ ਜੱਕੜ ਮਾਰਨੇ ਨਾ ਇੱਥੇ ਇਤਿਹਾਸ ਉਦਾਸ ਕਰਨੇ ਉਹ ਨਾ ਇੱਥੇ ਆਏ। ਇਸੇ ਤਰ੍ਹਾਂ ਜਿਹੜੇ ਕੋਈ ਬੱਚੇ ਵਾਲੀਆਂ ਮਾਈਆਂ ਵੀ ਉਹਨਾਂ ਨੂੰ ਵੀ ਮਹਾਰਾਜ ਦੀ ਰੋਗ ਸੀ, ਕਿਉਂਕਿ ਹੁਣ ਬੱਚੇ ਨੇ ਰੌਲਾ ਰੋਲਾ ਪਾਉਣਾ ਹੈ, ਉਹਨੇ ਉਹੋ ਜਿਹੀ ਹਰਕਤ ਕਰਨੀ ਹੈ। ਅਤੇ ਫਿਰ ਸੰਗਤ ਵਿੱਚ ਦੂਜੇ ਜਿਹੜੇ ਕੋਈ ਸਰੋਤੇ ਨੇ ਕੋਈ ਸੁਣਨ ਆਏ ਉਹਨਾਂ ਦੇ ਵਿੱਚ ਵਿਘਨ ਪੈਂਦਾ ਹੈ। ਇਸ ਕਰਕੇ ਸਿਆਣਿਆਂ ਨੂੰ ਕੋਈ ਰੋਕ ਟੋਕ ਨਹੀਂ ਸੀ, ਇਹੋ ਜਿਹਾ ਜਿਹੜਾ ਕੋਈ ਰੌਲਾ ਰੋਲਾ ਪਾਉਣ ਵਾਲੇ ਉਹਨਾਂ ਵੱਲੋਂ ਮਹਾਰਾਜ ਦੀ ਬੰਦਿਸ਼ ਵੀ ਉਹ ਨਾ ਆਏ। ਜੇ ਚੰਚਲਪਣਾ ਕਰਨਾ ਤਾਂ ਬੱਚੇ ਹੀ ਖਿਡਾਉਣੇ ਇੱਥੇ ਆ ਕੇ, ਉਹਨਾਂ ਨੂੰ ਬੰਦਿਸ਼ ਸੀ, ਬਾਕੀ ਐਸਾ ਨਹੀਂ ਸੀ। ਬਹੁਤ ਇਤਿਹਾਸ ਵੀ ਜੇ ਐਸਾ ਹੁੰਦਾ ਤਾਂ ਫਿਰ ਮਹਾਰਾਜ ਨੇ ਜਿਹੜੇ 72 ਪੀੜ੍ਹੇ ਮਾਇਆ ਨੂੰ ਸਿੱਖੀ ਦੇ ਪ੍ਰਚਾਰ ਲਈ ਬਖਸ਼ੇ ਹੈ, ਉਹ ਇਤਿਹਾਸ ਗਲਤ ਹੋ ਜਾਏਗਾ। ਮਾਈ ਸੇਵਾ ਦਾਸ ਦੇ ਨਾਂ 'ਤੇ ਉਹ ਬਜ਼ਾਰ ਬਣਿਆ ਪਿਆ, ਜਿਹੜੀ ਬੋਲੀ ਦੀ ਸੇਵਾ ਕਰਦੀ ਸੀ ਉਹਨੂੰ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੁਲਾਇਆ ਹੀ ਸੀ, ਇਹ ਤੋਂ ਐਸਾ ਕਿਉਂ ਕਰਦੀ ਹੈ। ਫਿਰ ਉਹਨੇ ਸਾਰੀ ਘਟਨਾ ਦੱਸਦੀ ਸੀ ਕਿ ਮਹਾਰਾਜ ਮੈਂ ਕਾਬਲ ਵਿੱਚੋਂ ਚੱਲ ਕੇ ਆਉਣੀ ਹੈ ਅਤੇ ਬੱਚਾ ਮਾਰਾ ਉਹ ਹਜੇ ਐਸਾ ਹੀ ਹੈ, ਉਹਨੂੰ ਮੈਂ ਪੰਘੂੜੇ ਵਿੱਚ ਪੈ ਨਾ ਆਉਂਦੀ ਹੈ। ਉਹ ਜਦੋਂ ਕਿਤੇ ਮਾਰਾ ਰੋਂਦਾ ਧੋਂਦਾ ਫਿਰ ਮੈਂ ਸੇਵਾ ਕਰਦੀ ਕਰਦੀ ਇੱਥੇ ਹੀ ਮਾਰਾ ਉਹਨੂੰ ਝੂਟਾ ਜਿਹਾ ਦੇ ਦਿੰਦੀ, ਉਹ ਫਿਰ ਜਾਂਦਾ ਚੁੱਪ ਕਰ ਜਾਂਦਾ ਹੈ। ਇਸ ਤਰ੍ਹਾਂ ਇਤਿਹਾਸ ਪੜ੍ਹਿਆ ਤਾਂ ਪਤਾ ਚੱਲਦਾ ਵੀ ਉਹ ਕੋਈ ਮਾਈਆਂ ਨੂੰ ਰੋਕ ਟੋਕ ਤਾਂ ਹੈ ਨਹੀਂ ਸੀ, ਜਿਹੜੀਆਂ ਚੰਚਲ ਜਿਹੀਆਂ ਗੱਲਾਂ ਜਿਹੀਆਂ ਕਰਨ ਵਾਲੀਆਂ ਹਨ ਉਹਨਾਂ ਬੱਚਿਆਂ ਨੂੰ ਅਤੇ ਉਹਨਾਂ ਇਸਤਰੀਆਂ ਨੂੰ ਵੀ ਰੋਗ ਸੀ। ਮਹਾਰਾਜ ਨੇ ਕਿਹਾ ਵੀ ਇਹ ਜਿਹੜੀਆਂ ਰਾਜਿਆਂ ਦੀਆਂ ਹੁੰਦੀਆਂ ਇਹੋ ਜਿਹੀਆਂ ਹੁੰਦੀਆਂ ਹਨ, ਜਿਸ ਕਰਕੇ ਉਹ ਕਹਿ ਦਿੱਤਾ ਸੀ ਵੀ ਉਹ ਨਾ ਕੋਈ ਆਉਣਾ ਪਾਵੇ। ਉਨ ਸਾਵਣ ਅਰਦਾਸ ਬਖਾਨੇ, ਫਿਰ ਜਿਹੜਾ ਸਾਵਣ ਮਲ ਸੀ ਇਸਨੇ ਸਤਿਗੁਰੂ ਅੱਗੇ ਬੇਨਤੀ ਕਹੀ ਹੈ। ਮਹਾਰਾਜ ਸੁਣੀਐ ਸਮ ਸੁਖ ਦਾਏ, ਸੁਖ ਦੇਣ ਬਾਰੇ ਗੁਰੂ ਮਹਾਰਾਜ ਜੀ ਆ ਸੁਣਨਾ ਕਰੀਏ ਜੀ। ਚਿਤ ਆਸਾ ਧਰ ਅਧਿਕ ਪ੍ਰੇਮ ਕਰ, ਜਿਹੜੀਆਂ ਰਾਣੀਆਂ ਨਾ ਰਾਜੇ ਦੀਆਂ ਚਿਤ ਵਿੱਚ ਆਸਾ ਧਾਰ ਕੇ ਬਹੁਤ ਹੀ ਪ੍ਰੇਮ ਕਰਕੇ, ਕਹਿ ਨਿਰਿਪ ਸੋ ਆਈ ਸਮਦਾਏ, ਰਾਜੇ ਨੂੰ ਕਹਿ ਕੇ ਫਿਰ ਉਹਦੇ ਨਾਲ ਮਾਰਾ ਆਈਆਂ ਵੀ ਅਸੀਂ ਵੀ ਗੁਰੂ ਅਮਰਦਾਸ ਸਾਹਿਬ ਦੇ ਸ਼ਰਧਾ ਨਾਲ ਦਰਸ਼ਨ ਕਰਨੇ ਹਨ। ਕਰੋ ਆਪ ਅਭਿਲਾਖਾ ਪੂਰਨ, ਇਸ ਕਰਕੇ ਹੇ ਗੁਰੂ ਅਮਰਦਾਸ ਸਾਹਿਬ ਜੀ ਉਹ ਰਾਣੀਆਂ ਨੂੰ ਵੀ ਦਰਸ਼ਨ ਦੇ ਕੇ ਉਹਨਾਂ ਦੀ ਵੀ ਚਾਹਨਾ ਪੂਰੀ ਕਰ ਦੇਵੋ। ਚਹਿਤ ਦੂਰ ਤੇ ਪਹੁੰਚੀ ਆਏ, ਆਪਦੇ ਦਰਸ਼ਨਾਂ ਨੂੰ ਚਾਹੁੰਦੀਆਂ ਹੋਈਆਂ ਮਹਾਰਾਜ ਦੂਰੋਂ ਆ ਕੇ ਇੱਥੇ ਪਹੁੰਚੀਆਂ। ਹੋਏ ਨਿਰਾਸ਼ ਬਿਨ ਦਰਸ਼ਨ ਗਮਨ ਹੈ, ਦੁਬਾਰਾ ਬਿਨਾਂ ਦਰਸ਼ਨ ਤੋਂ ਜਾਣਗੀਆਂ ਬੜੀਆਂ ਨਿਰਾਸ਼ੀਆਂ ਜੀਆਂ ਹੋ ਜਾਣਗੀਆਂ। ਬਹੁਤ ਬਸੂਰ ਹੈਗੀ ਦੁੱਖ ਪਾਏ, ਮਹਾਰਾਜ ਦੁੱਖ ਪਾ ਕੇ ਉਹ ਝੂਰਨ ਗਈਆਂ ਵੀ ਗਈਆਂ ਵੀ ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ ਸਾਨੂੰ। ਦਇਆ ਕਰਨ ਕੋ ਬਿਰਦ ਸੰਭਾਲੋ, ਮਹਾਰਾਜ ਦਇਆ ਕਰਨ ਵਾਲਾ ਜਿਹੜਾ ਪਰਨ ਹੈ ਨਿਜਮ ਹੈ ਉਹ ਆਪ ਸੰਭਾਲੋ, ਉਹਨੂੰ ਚਿੱਤੇ ਰੱਖੋ ਅੱਗੇ ਰੱਖੋ ਜੀ। ਆਇਸ ਦੇਹੋ ਸਕਲ ਦਰਸਾਹੇ, ਇਸ ਕਰਕੇ ਮਹਾਰਾਜ ਆਪ ਆਗਿਆ ਅਜਾਇਸ ਦੇਵੋ ਵੀ ਸਾਰੀਆਂ ਰਾਜੇ ਦੀਆਂ ਰਾਣੀਆਂ ਪਟਰਾਣੀਆਂ ਵੀ ਦਰਸ਼ਨ ਕਰ ਲੈਣ ਆਪ ਜੀ ਦੇ। ਧਰੈ ਭਾਵਨੀ ਸਕਲ ਭਾਵਨੀ, ਕਿਉਂਕਿ ਜਿੰਨੇ ਵੀ ਰਾਜੇ ਦੀਆਂ ਰਾਣੀਆਂ ਮਹਾਰਾਜ ਬੜੀਆਂ ਭਾਵਨਾ ਸ਼ਰਧਾ ਰੱਖ ਰਹੀਆਂ ਹਨ, ਇਹੋ ਜਿਹੀਆਂ ਨਹੀਂ ਹੈ ਉਹ। ਗੁਰੂ ਜੀ ਪਠਵਹੋ ਤਿਨ ਬੁਲਾਏ, ਗੁਰੂ ਮਹਾਰਾਜ ਜੀ ਕੋਈ ਆਪਣਾ ਸੇਵਕ ਉਹਨਾਂ ਰਾਣੀਆਂ ਨੂੰ ਦਰਸ਼ਨ ਕਰਾਉਣ ਲਈ ਇੱਥੇ ਭੇਜਦੇ ਵੀ ਉਹ ਆ ਜਾਣ। ਤਬ ਸਤਿਗੁਰ ਗੁਰ ਆਇਸ, ਤਬ ਸਤਿਗੁਰ ਆਇਸ ਇਮ ਕੀਨਸ, ਸਾਵਣ ਮਲ ਤੋਂ ਸੁਣ ਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਫਿਰ ਆਗਿਆ ਕਰ ਦਿੱਤੀ। ਚਿਤਕ ਭਾਰ ਜਾ ਨਿਰਿਪ ਕੀ ਹੋਏ, ਕਹਿੰਦੇ ਵੀ ਸਾਵਣ ਮਲ ਜਿੰਨੀਆਂ ਇਹ ਹਰੀਪੁਰ ਰਾਜੇ ਦੀਆਂ ਘਰ ਵਾਲੀਆਂ ਰਾਣੀਆਂ ਮਹਾਰਾਣੀਆਂ ਹੈਗੀਆਂ ਹਨ, ਦਾਸੀ ਆਦ ਅਪਰ ਜੇ ਦਾਰਾ, ਦਾਸ ਤੋਂ ਬਗੈਰ ਹੋਰ ਜਿਹੜੀਆਂ ਕੋਈ ਇਸਤਰੀਆਂ ਨਾ ਸ਼ਹਿਰ ਵਗੈਰ ਦੀਆਂ, ਰੰਗਦਾਰ ਅੰਬਰ ਲੈ ਜੋਏ, ਆਪਣੇ ਸਰੀਰ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਲਾਲ ਰੰਗ ਦੇ ਵਸਤਰ ਜੀਆਂ ਲੈਂਦੀਆਂ, ਤਰ੍ਹਾਂ ਤਰ੍ਹਾਂ ਦੇ ਚਮਕੀਲੇ ਪਕੀਲੇ ਕੱਪੜੇ ਪਾਉਂਦੀਆਂ ਹਨ। ਸਭ ਸੋ ਕਹੋ ਸਵੇਤ ਕਰ ਪੋਸ਼, ਸਾਰੀਆਂ ਇਸਤਰੀਆਂ ਨੂੰ ਕਹਿ ਦੋ ਵੀ ਰੰਗਦਾਰ ਇਹ ਚਮਕੀਲੇ ਕੱਪੜੇ ਜੇ ਨੀ ਕਿਸੇ ਨੇ ਪਾਉਣੇ ਹੈ, ਚਿੱਟੇ ਰੰਗ ਦੀਆਂ ਜਿਹੜੀਆਂ ਪੁਸ਼ਾਕਾਂ ਹਨ, ਚਿੱਟੇ ਰੰਗ ਦਾ ਉੱਪਰ ਸਰੀਰ ਤੇ ਚੁੰਨੀ ਵਗੈਰਾ, ਮੁੱਖ ਕੋ ਨਹੀਂ ਛੁਪਾਵਹਿ ਗੋਏ, ਇਸ ਤਰ੍ਹਾਂ ਵਸਤਰ ਸਾਫ਼ ਸੁਥਰੇ ਚਿੱਟੇ ਜੇ ਪਾ ਕੇ ਤੇ ਮੂੰਹ ਨੀ ਕਿਸੇ ਨੇ ਢਕਣਾ ਹੈ ਕੱਜਣਾ ਹੈ, ਦਰਸ਼ਨ ਕਰ ਕਰ ਸਗਰੀ ਗਮਨ ਹੈ, ਇਸ ਤਰ੍ਹਾਂ ਵੀ ਸ਼ਰਧਾ ਭਾਵਨਾ ਨਾਲ ਸਾਰੀਆਂ ਦਰਸ਼ਨ ਕਰ ਕਰਕੇ ਚਲੀਆਂ ਜਾਣ। ਇਸ ਪ੍ਰਕਾਰ ਕੀ ਬਨ ਕੈ ਸੋਏ, ਵੀ ਅਸੀਂ ਸਾਵਣ ਮਲ ਕਿਹਾ ਨਾ ਉਸ ਤਰ੍ਹਾਂ ਦੀਆਂ ਉਸ ਸਾਦੇ ਲਿਬਾਸ ਵਿੱਚ ਬਣ ਕੇ ਆ ਜਾਣ, ਸਵੇਤ ਵਸਤਰ ਪਹਿ ਲੈਣ ਤੇ ਦਰਸ਼ਨ ਕਰਕੇ ਚਲੀਆਂ ਜਾਣ, ਬਾਕੀ ਜਿਹੜੇ ਕੋਈ ਚਮਕੀਲੇ ਕਬੀਲੇ ਦੇ ਕੱਪੜੇ ਇਹ ਨਾ ਪਾ ਕੇ ਉਹ ਆਵਣ। ਦੇਗ ਆਹਾਰ ਅਚਹਿ ਨਹੀਂ ਸੰਕ ਹੈ, ਬਾਕੀ ਗੁਰੂ ਕੇ ਲੰਗਰ ਵਿੱਚ ਜਾ ਕੇ ਸਾਰੀਆਂ ਭੋਜਨ ਛਕ ਲੈਣ, ਕੋਈ ਵੀ ਸ਼ੰਕਾ ਨਾ ਕਰੇ। ਦਰਸ਼ਹਿ ਨਹੀਂ ਦਰਸ਼ਹਿ ਨਹਿ ਲਾਜਹਿ ਮਨ ਮਾਹੇ, ਜਦੋਂ ਦਰਸ਼ਨ ਕਰਨੇ ਹਨ ਮੰਦੇ ਵਿੱਚ ਕੋਈ ਸ਼ਰਮ ਸ਼ਰਮ ਜਾਣਾ ਉਹ ਕਰਨ। ਇਮ ਦਰਸ਼ਨ ਕੋ ਕਰ ਹੈ ਆਨ ਕਰ, ਸਾਵਣ ਮਲ ਜੇ ਉਹਨਾਂ ਨੇ ਦਰਸ਼ਨ ਕਰਨੇ ਤੇ ਆ ਕੇ ਕਰ ਲੈਣ ਸਾਦੇ ਲਿਬਾਸ ਵਿੱਚ, ਜੇ ਤਿਨਕੇ ਚਿੱਤ ਮਹਿ ਅਤ ਚਾਹੇ, ਉਹਨਾਂ ਦੇ ਚਿੱਤ ਵਿੱਚ ਇਸ ਤਰ੍ਹਾਂ ਬਹੁਤੀ ਚਾਹਨਾ ਹੈ ਨਾ ਵੀ ਅਸੀਂ ਮਹਾਰਾਜ ਦੇ ਦਰਸ਼ਨ ਕਰਨੇ ਆ, ਫਿਰ ਸਾਦੇ ਲਿਬਾਸ ਵਿੱਚ ਆ ਕੇ ਕਰ ਲੈਣ। ਸਾਵਣ ਸੁਣ ਕਰ ਤਹਿ ਤੇ ਗਮਨਿਓ, ਸਾਵਣ ਮਲ ਗੁਰੂ ਮਹਾਰਾਜ ਦਾ ਪ੍ਰਤੀਕ ਨਤੀਜਾ ਗੁਰੂ ਅਮਰਦਾਸ ਸਾਹਿਬ ਜੀ ਤੋਂ ਸੁਣ ਕੇ ਉੱਥੇ ਚਲਿਆ ਗਿਆ ਹੈ। ਗੁਰ ਆਇਸ ਕੋ ਕਹਿ ਤਹਿ ਪਾਹੇ, ਗੁਰੂ ਅਮਰਦਾਸ ਸਾਹਿਬ ਦੀ ਜਿਵੇਂ ਆਗਿਆ ਸੀ ਉਹ ਰਾਣੀਆਂ ਮਹਾਰਾਣੀਆਂ ਦੇ ਕੋਲ ਕਹਿ ਦਿੱਤੀ ਹੈ, ਸੁਣਾ ਦਿੱਤੀ ਹੈ। ਮੈਂ ਕਹਿ ਬਹੁ ਵਿਦ ਆਸ ਠਹਿਰਾਈ, ਲੱਗਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਤਾਂ ਮੈਂ ਬਹੁਤ ਤਰ੍ਹਾਂ ਦੀ ਬੇਨਤੀ ਦੇ ਬਚਨ ਕਹਿ ਕੇ ਇਸ ਤਰ੍ਹਾਂ ਦੀ ਕਹਿੰਦੇ ਗੱਡਾਈਏ ਸ਼ਰਤੇ ਮਾਰਨ ਦਰਸ਼ਨ ਦੇਣੇ ਮੰਨੇ, ਦੇਨ ਦਰਸ ਤੀਏ ਮਾਨਹ ਨਾਹੇ। ਗੁਰੂ ਅਮਰਦਾਸ ਸਾਹਿਬ ਜੀ ਤਾਂ ਕਿਸੇ ਇਸਤਰੀ ਨੂੰ ਦਰਸ਼ਨ ਦੇਣ ਵਾਸਤੇ ਮੰਨਦੇ ਹੀ ਨਹੀਂ ਸਨ। ਇਸਤਰੀ ਨਹਿ ਹਜੂਰ ਮਹਿ ਪਹੁੰਚੇ ਹੈ, ਜਿਹੜੇ ਬਹੁਤੇ ਚਮਕੀਲੇ ਕੱਪੜੇ ਪਾਉਣ ਵਾਲੀ ਇਸਤਰੀ ਉਹ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਨਹੀਂ ਪਹੁੰਚ ਸਕਦੀ। ਵਰਜੀ ਰਹਿ ਵਹਿਰ ਕੇ ਥਾਨ, ਇਸ ਕਰਕੇ ਉਹ ਜਿਹੜੀ ਇਸਤਰੀ ਆ ਉਹ ਤਾਂ ਕਹਿੰਦੇ ਰੋਕੀ ਹੋਈ ਬਾਹਰ ਕਿਤੇ ਸਥਾਨ ਪਾਸੇ ਹੀ ਰਹਿੰਦੀ ਹੈ। ਨਮੋ ਕਰਤ ਬਿਨ ਦੇਖਣ ਤੇ ਸਭ, ਇਸ ਕਰਕੇ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਇਸਤਰੀਆਂ ਚੰਚਲ ਜੀਆਂ ਉਹ ਕਹਿੰਦੇ ਬਿਨਾਂ ਦਰਸ਼ਨ ਕਰ ਤੋਂ ਦੂਰ ਹੀ ਨਮਸਕਾਰ ਕਰਦੀਆਂ। ਤੁਮਕੋ ਇਸ ਬਿਦ ਕੀਨ ਬਖਾਨ, ਰਾਣੀਆਂ ਮਹਾਰਾਣੀਆਂ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਇਸ ਤਰ੍ਹਾਂ ਕਿਹਾ ਵੀ ਸਵੇਤ ਵਸਤਰ ਸਾਦੇ ਲਿਬਾਸ ਵਿੱਚ ਆ ਕੇ ਦਰਸ਼ਨ ਕਰ ਲੈਣ ਤੇ ਪੱਲਾ ਜਾ ਮੂੰਹ ਨੀ ਕੱਜਣਾ ਹੈ। ਸੇਤ ਬਸਤਰ ਪਹਿਰਾਵਹ ਸਭ ਕੋ, ਇਸ ਕਰਕੇ ਰਾਜੇ ਰਵੀ ਹਰੀਪੁਰ ਦੇ ਸਾਰੀਆਂ ਆਪਣੀਆਂ ਰਾਣੀਆਂ ਮਹਾਰਾਣੀ ਚਿੱਟੇ ਰੰਗ ਦੀਆਂ ਪੁਸ਼ਾਕਾਂ ਜੀਆਂ ਪੋਨਾ ਦੇਵੋ। ਪੁਨ ਪਾਵਹਿ ਦਰਸ਼ਨ ਇਤ ਆਨ, ਫਿਰ ਵੀ ਇੱਥੇ ਆ ਕੇ ਉਹ ਦਰਸ਼ਨ ਪਾ ਲੈਣੇ ਹੁਕਮ ਹੋਇਆ ਸਤਿਗੁਰੂ ਦਾ। ਸੁਨ ਮਹਿ ਪਾਲਕ ਮਾਨੀ ਤਿਸ ਬਿਦ, ਸਾਵਣ ਭਗਤ ਸੁਣ ਕੇ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਕੀਤੀ ਸੀ ਉਵੇਂ ਰਾਜੇ ਨੇ ਮਨ ਲੈਣਾ ਕੀਤੀ। ਮੁਦਤ ਭਇਓ ਮਨ ਬਿਖਿਆ ਮਹਾਨ, ਗੁਰੂ ਅਮਰਦਾਸ ਸਾਹਿਬ ਨੇ ਦਰਸ਼ਨ ਦੇਣ ਵਾਸਤੇ ਆਗਿਆ ਕਰ ਦਿੱਤੀ ਹੈ, ਬਹੁਤ ਮਨ ਵਿੱਚ ਪ੍ਰਸੰਨ ਹੋ ਗਿਆ ਵੀ ਧੰਨ ਭਾਗ ਹੈ। ਸਭਨ ਦੇਗ ਤੇ ਭੋਜਨ ਖਾਇਓ, ਸਾਰਿਆਂ ਨੇ ਪਹੁੰਚ ਕਰਕੇ ਗੁਰੂ ਕੇ ਲੰਗਰ ਵਿੱਚੋਂ ਭੋਜਨ ਛਕ ਲਿਆ। ਬਹਰ ਗਇਓ ਸੰਗ ਲੈ ਰਣਵਾਸ, ਜਿੰਨੀਆਂ ਰਾਣੀਆਂ ਮਹਾਰਾਣਾ ਦਾਸ ਦਾਸੀਆਂ ਨਾਲ ਲੈ ਕੇ ਉਹਨੂੰ ਚਲਿਆ ਗਿਆ ਗੁਰੂ ਕੇ ਦਰਬਾਰ ਵਿੱਚ। ਬਸਤਰ ਸੁਪੇਦ ਸਭਨ ਤਨ ਧਾਰੇ, ਜਿੰਨੀਆਂ ਰਾਣੀਆਂ ਮਹਾਰਾਣੀਆਂ ਦਾਸੀਆਂ ਸਾਰਿਆਂ ਨੇ ਚਿੱਟੇ ਰੰਗ ਦੀਆਂ ਪੁਸ਼ਾਕਾਂ ਜੀਆਂ ਪਾਈਆਂ ਹੋਈਆਂ। ਬਦਨ ਅਛਾਦਿਓ ਨਹਿ ਕਿਸ ਬਾਸ, ਗੁਰੂ ਅਮਰਦਾਸ ਸਾਹਿਬ ਜੀ ਦਾ ਕਹਿੰਦੇ ਹੁਕਮ ਹੈ ਜਿਸ ਕਰਕੇ ਕਿਸੇ ਰਾਣੀ ਨੇ ਕਹਿੰਦੇ ਆਪਣਾ ਜਿਹੜਾ ਮੁੱਖ ਹੈ ਵਸਤਰ ਜਾ ਲੈ ਕੇ ਟਕਿਆ ਨਹੀਂ ਹੈ, ਪੱਲਾ ਜਾ ਨਹੀਂ ਲਿਆ ਹੋਇਆ ਹੈ। ਸਤਿਗੁਰ ਖਰੇ ਰਹਿਤ ਗਹਿ ਕੀਲਕ, ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਗੁਰਦੁਆਰਾ ਚਵਾਰਾ ਸਾਹਿਬ ਬਣਿਆ ਹੈ ਉੱਥੇ ਕੀਲੀ ਪਕੜ ਕਰਕੇ ਖੜਿਆ ਰਹਿੰਦੇ ਸਨ। ਬੀਚ ਚੁਬਾਰੇ ਉੱਚ ਆਵਾਸ, ਚਵਾਰਾ ਉੱਚਾ ਹੈ ਉਸ ਘਰ ਵਿੱਚ, ਅੱਜ ਕੱਲ੍ਹ ਤਾਂ ਕੀਲੀ ਜੀ ਹੁਣ ਹੇਠਾਂ ਲਿਆ ਕੇ ਲਾ ਰੱਖੀ ਹੋਈ ਹੈ, ਪਹਿਲਾਂ ਹੀ ਉੱਚੇ ਚਵਾਰੇ ਵਿੱਚ ਹੀ ਹੁੰਦੀ ਸੀ, ਉੱਚੇ ਚਵਾਰਾ ਹੀ ਇਸ ਤਰ੍ਹਾਂ ਹੀ ਉਹ ਦਿਸਦਾ ਹੁੰਦਾ ਸੀ। ਹੁਤੀ ਦਰੀਚੀ ਨਿਕਟ ਤਿਸੀ ਕਹੋ, ਚਵਾਰੇ ਦੇ ਨੇੜੇ ਇੱਕ ਦੇ ਛੋਟੀ ਜੀ ਆਬਾਰੀ ਹੈ ਸੀ। ਦਰਸ਼ਨ ਕਰ ਹੈ ਜਿਨ੍ਹੋਂ ਕਹੋ ਪਿਆਸ, ਗੁਰੂ ਅਮਰਦਾਸ ਸਾਹਿਬ ਦਰਸ਼ਨਾਂ ਦੀ ਚਾਹਨਾ ਹੁੰਦੀ ਹੁੰਦੀ ਉਹ ਬਾਰੀ ਰਾਹੀਂ ਸਤਿਗੁਰੂ ਦੇ ਦਰਸ਼ਨ ਕਰ ਲੈਂਦੇ ਸੀ। ਬਾਰੀ ਜੀ ਖੋਲੀ ਹੁੰਦੀ ਸੀ, ਉੱਥੋਂ ਖੜਿਆਂ ਦੇ ਦਰਸ਼ਨ ਸਤਿਗੁਰੂ ਦੇ ਹੋਈ ਜਾਂਦੇ ਸੀ ਸਭ ਨੂੰ। ਤਿਸਕੇ ਤਾਰੇ ਖਰੇ ਹੋਏ ਕਰਕੇ, ਉਸ ਕਹਿੰਦੇ ਚਵਾਰਾ ਸਾਹਿਬ ਦੇ ਹੇਠਾਂ ਜੇ ਥੱਲੇ ਜੇ ਖੜਿਆ ਹੋ ਕੇ ਬਾਰੀ ਦੇ ਨੇੜੇ, ਉਹ ਲੋਕਤ ਗੁਰ ਰੂਪ ਸੁਜਾਨ, ਗੁਰੂ ਅਮਰਦਾਸ ਸਾਹਿਬ ਜੀ ਦਾ ਸੁਗੜ ਸੁਜਾਨ ਸਰੂਪ ਉਹਨੂੰ ਤੱਕਦੇ ਸਨ, ਦਰਸ਼ਨ ਕਰਦੇ ਸਨ। ਦਰਸ਼ਨ ਕਰ ਕਰ ਗਮਨਤ ਆਗੇ, ਦਰਸ਼ਨ ਕਰ ਕਰਕੇ ਅੱਗੇ ਤੋਂ ਅੱਗੇ ਚਲੇ ਜਾਂਦੇ ਸਨ ਸਭ ਹੀ। ਅਪਰ ਆਏ ਹੇ ਰਹ ਤਿਸ ਥਾਨ, ਹੋਰ ਜਿਹੜੇ ਗੁਰੂ ਕੇ ਸਿੱਖ ਸੇਵਕ ਆ ਉਹ ਆ ਜਾਂਦੇ ਆ, ਉਹ ਵੀ ਇਸੇ ਤਰ੍ਹਾਂ ਚਵਾਰਾ ਸਾਹਿਬ ਵਿੱਚ ਮਹਾਰਾਜ ਕੀਲੀ ਨਾਲ ਉਹ ਹੱਥ ਪਕੜਿਆ ਹੁੰਦਾ ਹੈ ਤੇ ਉਹਦੇ ਆਸਰੇ ਖੜੋਤੇ ਸੰਤ ਦੇ ਦਰਸ਼ਨ ਕਰ ਲੈਂਦੇ ਸੰਸਾਰੇ ਦੇਸ਼ ਵਿਦੇਸ਼ਨ ਕੀ ਵੱਡ ਸੰਗਤ ਦੇਸਾਂ ਪ੍ਰਦੇਸਾਂ ਵਿੱਚੋਂ ਗੁਰੂ ਕੀ ਸਿੱਖ ਸੰਗ ਬਹੁਤ ਤਾਦਾਦ ਵਿੱਚ ਬਹੁਤ ਗਿਣਤੀ ਵਿੱਚ ਹੈ ਇਸੀ ਰੀਤ ਦਰਸ਼ਤ ਹੈ ਆਨ ਇਹਨੇ ਵੀ ਦਰਸ਼ਨ ਕਰਨੇ ਇਸੇ ਮਰਜ਼ਾਦਾ ਨਾਲ ਆ ਕੇ ਦਰਸ਼ਨ ਕਰਦਾ ਸੀ ਭਾਵ ਚਵਾਰਾ ਸਾਹਿਬ ਮਹਾਰਾ ਕੀਲੀ ਨੂੰ ਫੜ ਕੇ ਖੜਿਆ ਰਹਿੰਦੇ ਸੀ ਤੇ ਉੱਥੋਂ ਹੀ ਦਰਸ਼ਨ ਬਾਰੀ ਰਾਹੀਂ ਸਭ ਕੁਝ ਕਰ ਲੈਂਦੇ ਸਨ ਅੰਗੀਕਾਰ ਅਕੋਰ ਕਰ ਹੈ ਨਹਿ ਹਰੇ ਵੀ ਨਿਜਮ ਅਸੀਂ ਮਹਾਰਾ ਕੋਈ ਜਿਹੜੀ ਕੋਈ ਮਾਇਆ ਹੈ ਜਾਂ ਕੋਈ ਵਸਤਰ ਹੈ ਜਾਂ ਕੋਈ ਫਰ ਫਰੂਟ ਕੋਈ ਮਹਾਰਾਜ ਜਿਹੜੀ ਭੇਟ ਹੈ ਉਹ ਗ੍ਰਹਿਣ ਨਹੀਂ ਕਰਦੇ ਲੈਂਦੇ ਨੀ ਸਨ ਇੱਕ ਦਿਵਸ ਕੋ ਲੇ ਹਿਤ ਖਾਨ ਸਿਰਫ ਇੱਕ ਦਿਨ ਦਾ ਜਿਹੜਾ ਭੋਜਨ ਹੈ ਨਾ ਗੁਰੂ ਕੇ ਲੰਗਰ ਵੀ ਛਕਣ ਲਈ ਉਹ ਜ਼ਰੂਰ ਲੈ ਲੈਂਦੇ ਸਨ ਇਹ ਮਿਰਜਾਦ ਕਰੀ ਸ੍ਰੀ ਗੁਰੂ ਜੀ ਇਹ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦੀ ਜਿਹੜੀ ਮਰਜ਼ਾਦਾ ਪੱਕੇ ਤੌਰ ਤੇ ਕਾਇਮ ਕਰ ਦਿੱਤੀ ਵੀ ਇੱਕ ਦਿਨ ਦਾ ਲੰਗਰ ਦਾ ਹੀ ਰਸ ਪਾਣੀ ਲੈਣਾ ਬਾਕੀ ਅੰਨ ਧਨ ਵਸਤਰ ਕੁਝ ਨਹੀਂ ਲੈਣਾ ਵਾਧੂ ਨਿਕਟ ਸਿੱਖ ਇਸ ਵਿਦ ਕੋ ਜਾਣ ਜਿਹੜੇ ਨੇੜੇ ਰਹਿਣ ਵਾਲੇ ਗੁਰੂ ਕੇ ਸਿੰਘ ਇਸ ਤਰ੍ਹਾਂ ਦਾ ਤਰੀਕਾ ਜਾਣ ਕੇ ਤੇ ਉਸੇ ਤਰ੍ਹਾਂ ਹੀ ਵਰਤਦੇ ਸੋਈ ਕਰ ਹੈ ਅਪਰ ਨਹਿ ਵਰਤ ਹੈ ਉਸੇ ਤਰ੍ਹਾਂ ਕਹਿੰਦੇ ਕਰਦੇ ਹੋਰ ਆਪਣੀ ਮਰਜ਼ੀ ਮਨ ਮਰਜ਼ੀ ਵਿੱਚ ਨਹੀਂ ਵਰਤਦੇ ਮਨ ਮਰਜ਼ੀ ਨਹੀਂ ਕਰਦੇ ਹਨ ਮਹਿ ਪਾਲਕ ਆਇਓ ਤਿਸ ਥਾਨ ਗੁਰੂ ਕੇ ਲੰਗਰ ਵਿੱਚੋਂ ਭੋਜਨ ਛਕ ਕੇ ਫਿਰ ਚਵਾਰਾ ਸਾਹਿਬ ਵਾਲੇ ਸਥਾਨ ਤੇ ਹਰੀਪੁਰ ਦਾ ਰਾਜਾ ਵੀ ਆ ਪਹੁੰਚਿਆ ਹੈ ਸਨਮੁਖ ਖੜੇ ਹੋਏ ਗੁਰ ਦਰਸੇ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਵਿਖੇ ਕੀਲੀ ਨੂੰ ਹੱਥ ਪਾ ਕੇ ਖੜੋਤੇ ਨੇ ਸਾਹਮਣੇ ਹੋ ਕੇ ਦਰਸ਼ਨ ਕਰ ਲਏ ਹੱਥ ਜੋੜ ਬੰਧਨ ਕੋ ਠਾਨ ਰਾਜੇ ਨੇ ਦੋਵੇਂ ਹੱਥ ਜੋੜ ਕੇ ਉੱਥੇ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ ਉੱਤਮ ਅਧਿਕ ਅਰੋਕਨ ਤਦੋਂ ਕਹਿੰਦੇ ਬੜੀਆਂ ਜਿਹੜੀਆਂ ਚੰਗੀਆਂ ਚੰਗੀਆਂ ਭੇਟਾਵਾਂ ਸਨ ਅਰਪਣ ਲਾਗਿਓ ਬਿਨੈ ਬਖਾਨ ਕਹਿੰਦਾ ਹੋਇਆ ਕਿ ਮਹਾਰਾ ਆਹ ਵੀ ਭੇਟਾ ਆਪ ਜੀ ਨੂੰ ਮੈਂ ਲਿਆ ਹਾਂ ਆਪ ਜੀ ਭੇਟਾ ਕੂਰ ਕਿਉਂ ਮਹਾਰਾ ਨੂੰ ਕਹਿ ਕਹਿ ਕੇ ਉਹ ਪਰਪ ਰਿਹਾ ਹੈ ਸਭ ਵਿਦ ਤਬ ਸਿੱਖਣ ਸਮਝਾਈ ਜਿਹੜੇ ਗੁਰੂ ਕੇ ਸਿੱਖ ਅਰਦਾਸ ਸੀ ਇਹਨਾਂ ਨੇ ਸਾਰੀ ਗੱਲਬਾਤ ਸਮਝਾ ਦਿੱਤੀ ਹੈ ਵੀ ਗੁਰੂ ਮਹਾਰਾਜ ਕੋਈ ਭੇਟਾ ਮਾਇਆ ਨਹੀਂ ਲੈਂਦੇ ਹਨ ਫਿਰ ਨਮੋ ਕਰ ਕੀਨ ਪਿਆਨ ਇਸ ਕਰਕੇ ਫਿਰ ਇਸ ਨੇ ਕਹਿੰਦੇ ਨਮਸਕਾਰ ਕਰਕੇ ਉਸ ਤੋਂ ਅੱਗੇ ਚੱਲ ਪਿਆ ਵੀ ਧੰਨ ਹੈ ਸਤਿਗੁਰੂ ਨਹੀਂ ਤਾਂ ਮਾਇਆ ਇੱਥੇ ਥਾਂ ਥਾਂ ਮੰਗਦੇ ਵੀ ਦਿਓ ਜੀ ਸੇਵਾ ਕਰ ਲਓ ਭਾਗਾਂ ਵਾਲੇ ਰੌਲਾ ਪਾਉਂਦੇ ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਲੈਣਾ ਕੁਝ ਨਹੀਂ ਹੈ ਇਹ ਤਾਂ ਗੁਰੂ ਅਮਰਦਾਸ ਵੱਡੇ ਸਤਿਗੁਰੂ ਦੀ ਮਹਿਮਾ ਇਸ ਕਰਕੇ ਹੀ ਹੈ ਨਹੀਂ ਤਾਂ ਥਾਂ ਥਾਂ ਇਹੀ ਹੈ ਲਓ ਜੀ ਦਿਓ ਜੀ ਪ੍ਰੇਰਨਾ ਵੀ ਬਹੁਤ ਹੁੰਦੀ ਇੱਕ ਦੂਸਰੇ ਨੂੰ ਵੇ ਨੂੰ ਖਿੱਚ ਇਹਨੂੰ ਖਿੱਚ ਪੁੰਨ ਸਚਵਨ ਦਰਸੇ ਸ੍ਰੀ ਸਤਿਗੁਰ ਫਿਰ ਉਸ ਤੋਂ ਬਾਅਦ ਜਿਹੜੇ ਵਜ਼ੀਰ ਆ ਗਏ ਉਹਨਾਂ ਨੇ ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰ ਲਏ ਅਰ ਸੈਨਾ ਕੇ ਲੋਕ ਮਹਾਨ ਹੋਰ ਜਿਹੜੇ ਕੋਈ ਫੌਜ ਦੇ ਲੋਕ ਫੌਜੀ ਲੋਕ ਉਹ ਆ ਗਏ ਉਹ ਵੀ ਦਰਸ਼ਨ ਕਰ ਰਹੇ ਨੰਬਰ ਵਾਰ ਮਹਿਕੀ ਸਹਿਤ ਅਪਰ ਜੇ ਦਾਰਾ ਰਾਣੀਆਂ ਮਹਾਰਾਣੀਆਂ ਤੋਂ ਲੈ ਕੇ ਹੋਰ ਜਿਹੜੀਆਂ ਕੋਈ ਦਾਸ ਸੀ ਇਸਤਰੀਆਂ ਸਨ ਵਿਦਤ ਬਸਤਰ ਜੁਤ ਬੰਧਨ ਠਾਨ ਬਿਸ਼ਦ ਬਸਤਰ ਜੁਤ ਬੰਧਨ ਠਾਨ ਚਿੱਟੇ ਬਸਤਰ ਪਹਿਨੇ ਹੋਏ ਆ ਸਭ ਦੇ ਤੇ ਨਮਸਕਾਰਾਂ ਕਰ ਰਹੀਆਂ ਇਹ ਵੀ ਆਵਤ ਜਾਤ ਪ੍ਰਣਾਮ ਸੋ ਕਰ ਕਰ ਕਹਿੰਦੇ ਆਉਂਦੀਆਂ ਜਾਂਦੀਆਂ ਨਮਸਕਾਰ ਕਰਕੇ ਜਾ ਰਹੀਆਂ ਹਨ ਸੀਸ ਨਿਵਾਏ ਜੋਰ ਕਰ ਪਾਨ ਇਹਨਾਂ ਰਾਣੀਆਂ ਮਹਾਰਾਣੀਆਂ ਨੇ ਵੀ ਹੱਥ ਜੋੜ ਕਰਕੇ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ ਹਨ ਇੱਕ ਰਾਣੀ ਸਨਮੁਖ ਜਬ ਹੋਈ ਇੱਕ ਇਹਨਾਂ ਦੇ ਵਿੱਚ ਜਿਹੜੀ ਰਾਣੀ ਨਵਵਿਆਹੀ ਜੀ ਸੀ ਜਦੋਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਾਹਮਣੇ ਜੇ ਹੋਈ ਚਵਾਰਾ ਸਾਹਿਬ ਵੱਲ ਝਟਤ ਬਸਤਰ ਤੇ ਕਹਿੰਦੇ ਬਦਨ ਛੁਪਾਏ। ਅਰੇ ਨਵਵਿਆਹੀ ਇਸ ਨੇ ਝਟ ਦੇ ਕੇ ਕਹਿੰਦੇ ਬਸਤਰ ਜਾ ਲੈ ਕੇ ਆਪਣਾ ਮੂੰਹ ਜਾ ਮੁਖ ਜਾ ਲੁਕੋ ਲਿਆ ਛਪਾ ਲਿਆ। ਹੁਤੀ ਨਵੀਨ ਲਾਜ ਉਰ ਛਾਈ, ਕਿਉਂਕਿ ਨਵੀਂ ਵਿਆਹੀ ਹੋਈ ਸੀ ਇਸ ਕਰਕੇ ਕਹਿੰਦੇ ਹਿਰਦੇ ਵਿੱਚ ਲੱਜਿਆ ਸ਼ਰਮ ਜੇ ਹੋਈ ਆਈ ਹੈ। ਮਤ ਬਿਨ ਗੁਰ ਵਚਨ ਨਾ ਸਿਮਰਾਏ, ਕਹਿੰਦੇ ਅਕਲ ਤੋਂ ਬਗੈਰ ਸੀ ਬੇਸਮਝ ਸੀ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਇਹਨੇ ਰਾਣੀ ਨੇ ਚੇਤੇ ਨਹੀਂ ਰੱਖਿਆ ਸੀ। ਵਿਆਹੀ ਜੀ ਜਿਹਨੇ ਮੂੰਹ ਤੇ ਪੱਲਾ ਜਾ ਲੈ ਕੇ ਮੂੰਹ ਜਾ ਢੱਕਿਆ ਉਹਦੀ ਤਰਫ ਗੁਰੂ ਮਹਾਰਾਜ ਨੇ ਦੇਖ ਕਰਕੇ ਸਤਿਗੁਰ ਬੋਲੇ ਸਹਿਜ ਸੁਭਾਏ। ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮੁਖ ਤੋਂ ਸੁਧੇ ਸੁਭਾਈ ਬੋਲੇ ਨੇ, ਇਹ ਕਮਲੀ ਕਿਸ ਕਾਰਨ ਆਈ। ਮਹਾਰਾਜ ਕਹਿੰਦੇ ਯਾਰ ਜਿਹੜੀ ਰਾਣੀ ਹੈ ਨਾ ਵਿਆਹੀ ਜੀ ਕਮਲੀ ਝਮੜੀ ਜੀ ਕਿਸ ਵਾਸਤੇ ਇੱਥੇ ਵੀ ਗੁਰੂ ਘਰ ਆਈ ਹੈ? ਜੇ ਹਮਰੋ ਦਰਸ਼ਨ ਨਹਿ ਪਾਏ, ਗੁਰੂ ਕੇ ਦਰਸ਼ਨ ਚੰਗੇ ਨਹੀਂ ਲੱਗਦੇ ਫਿਰ ਇਹਨੇ ਕੌੜੀ ਨੇ ਕਿਉਂ ਇੱਥੇ ਆਉਣਾ ਸੀ? ਤਤ ਛਿਨ ਸੁਧ ਬੁੱਧ ਨਾਸ ਭਈ ਤਿਸ, ਇਹਨਾਂ ਬਚਨ ਸੁਧੇ ਸਿਧ ਕਹਿਣ ਦੀ ਦੇਰੀ ਸੀ। ਉਸੇ ਵੇਲੇ ਨਵਵਿਆਹ ਦੀ ਅਕਲ ਮਤ ਸਾਰੀ ਕਹਿੰਦੇ ਭੁੱਲ ਗਈ ਹੈ, ਮਤ ਮਾਰੀ ਗਈ ਹੈ। ਵਸਤਰ ਉਤਾਰਤ ਦੀਏ ਬਗਾਏ, ਕਮੜੀ ਜੀ ਹੋ ਗਈ ਹੈ, ਸਾਰੇ ਪਾੜ ਪਾੜ ਕੇ ਨੇ ਵਸਤਰ ਜੇ ਲਾ ਸੁੱਟੇ ਨੇ। ਧਾਏ ਅਚਾਨਕ ਗਈ ਵਹਿਰ ਕੋ, ਦੌੜਾਂ ਲਾਉਂਦੀ ਛਾਲਾਂ ਮਾਰਦੀ ਬਾਹਰ ਜੰਗਲ ਵੱਲ ਨੂੰ ਚਲੀ ਗਈ ਹੈ। ਮਾਨਵ ਘੇਰ ਰਹੇ ਸਮੁਦਾਏ, ਭਾਵੇਂ ਰਾਜੇ ਦੇ ਜਿਹੜੇ ਨਾਲ ਫੌਜੀ ਜੇ ਭੇਜੇ ਸੀ ਉਹ ਬੜੇ ਇੱਧਰ ਉੱਧਰ ਦੌੜਾਂ ਲਾ ਕੇ ਨੂੰ ਘੇਰਦੇ ਆ, ਪਰ ਕਿਸੇ ਦੇ ਨੇੜੇ ਨਹੀਂ ਉਹਨੇ ਆਉਣ ਦਿੱਤਾ ਹੈ। ਨਿਰਪਤ ਬਿਰਤਾਂਤ ਸੁਣਿਓ ਗੁਰ ਬਚਕੋ, ਇੱਧਰ ਜਿਵੇਂ ਗੁਰੂ ਮਹਾਰਾਜ ਦਾ ਬਚਨ ਸੀ ਵੀ ਇਹ ਨਵਵਿਆਹੀ ਨੇ ਪੱਲਾ ਜਾ ਕੀਤਾ ਮੂੰਹ ਢੱਕਿਆ, ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿਤਾ ਵੀ ਕਮਰੀ ਨੇ ਕਿਉਂ ਆਉਣਾ ਸੀ, ਉਹ ਜਦੋਂ ਸੁਣਿਆ ਰਾਜੇ ਨੇ। ਅਦਕ ਤਰਾਸ ਕਰ ਉਰ ਬਿਸਮਾਏ, ਰਾਜਾ ਹਿਰਦੇ ਵੇ ਡਰ ਧਾਰ ਕੇ ਬੜਾ ਚੰਗੀ ਹੀ ਹੋ ਰਿਹਾ ਹੈ। ਸਰਦਾ ਵਧੀ ਅਮੋਘ ਵਾਕ ਅਸ, ਇਹ ਤਾਂ ਰਾਜੇ ਦੀ ਬਹੁਤੀ ਸ਼ਰਧਾ ਵਧ ਗਈ ਹੈ ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਬਈ ਸਫਲੇ ਹੈ ਪੂਰੇ ਉਹਨਾਂ ਦੇ ਬਚਨ। ਜਿਮ ਰਗ ਭਰ ਕੇ ਸਰ ਸਫਲਾਏ, ਜਿਵੇਂ ਸੁਣਿਆ ਰਾਮ ਚੰਦਰ ਦੇ ਜਿਹੜੇ ਤੀਰ ਚਲਾਏ ਸਫਲ ਸਨ ਉਹ ਖਾਲੀ ਨਹੀਂ ਜਾਂਦੇ ਸਨ, ਇਹਨੇ ਵੀ ਇਸੇ ਤਰ੍ਹਾਂ ਇਹਨਾਂ ਦੇ ਬਚਨ ਵੀ ਸਫਲੇ ਹਨ, ਵਿਅਰਥ ਨਹੀਂ ਜਾਂਦੇ ਹਨ। ਰਹਿਓ ਕਿਤਕ ਦਿਨ ਨਿਤ ਪ੍ਰਤ ਦਰਸ ਹੈ, ਫਿਰ ਰਾਜਾ ਕੁਝ ਕੁ ਦਿਨ ਰਿਹਾ ਹੈ, ਹਮੇਸ਼ਾ ਦਾ ਮਹਾਰਾਜ ਦੇ ਆ ਕੇ ਦਰਸ਼ਨ ਇੱਕ ਵਾਰੀ ਕਰ ਲੈਂਦਾ ਹੈ। ਬੰਧਨ ਕਰ ਹੈ ਭਾਉ ਬਹੁ ਠਾਨ, ਬੜਾ ਪ੍ਰੇਮ ਧਾਰ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਦਾ ਹੈ। ਨਹੀਂ ਭਾਰ ਜਾ ਪ੍ਰਾਪਤ ਹੋਈ, ਉਹ ਜਿਹੜੀ ਨਵਵਿਆਹੀ ਜੀ ਸੀ ਜਿਹਨੂੰ ਮਹਾਰਾਜ ਨੇ ਕਮੜੀ ਕਹਿ ਦਿੱਤਾ ਸੀ ਉਹ ਕਦੇ ਮੁੜ ਕੇ ਨੀ ਇਹਨੂੰ ਲੱਭੀ ਲਭਾਈ ਹੈ। ਕਰੇ ਬੇਗ ਗਮਨੀ ਉਦਿਆਨ, ਕਿਉਂਕਿ ਬੜੀ ਤੇਜ਼ੀ ਕਰਦੀ ਉਹ ਬਾਹਰ ਕਿਤੇ ਜੰਗਲ ਨੂੰ ਹੀ ਦੌੜ ਗਈ ਸੀ। ਦੇਗ ਕਰਾਵਤ ਰਹਿਓ ਗੁਰੂ ਕੀ, ਤੇਰੇ ਰਾਜਾ ਹਮੇਸ਼ਾ ਗੁਰੂ ਕੇ ਲੰਗਰ ਵਿੱਚ ਆਪਣੇ ਵੱਲੋਂ ਲੰਗਰ ਕਰਵਾਉਂਦਾ ਰਿਹਾ ਰੋਜ਼ ਹੀ। ਸਚਵਨ ਸਹਿਤ ਕਰਤ ਤਹਿ ਖਾਨ, ਵਜ਼ੀਰਾਂ ਦੇ ਸਹਿਤੀ ਫੌਜ ਸਹਿਤੀ ਗੁਰੂ ਕੇ ਲੰਗਰ ਵਿੱਚ ਆ ਕੇ ਛਕ ਲੈਂਦਾ ਹੈ। ਡਰ ਹੈ ਅਵਗਿਆ ਤੇ ਕੁਛ ਹੋਏ ਨਾ, ਹੋਰ ਡਰਦਾ ਵੀ ਕੋਈ ਬਦਵੀ ਹੋਣ ਕਰਕੇ ਕੁਛ ਐਸੀ ਗੱਲਬਾਤ ਨਾ ਹੋ ਜਾਏ ਵੀ ਮੈਂ ਵੀ ਮਾਰਿਆ ਜਾਵਾਂ ਜਿਵੇਂ ਉਹਨੂੰ ਨਿਕਲ ਪੈ ਗਿਆ ਹੈ। ਮਨ ਤੇ ਨਰਮੀ ਰਹਿ ਮਹਾਨ, ਇਸ ਕਰਕੇ ਮਨ ਕਰਕੇ ਬਹੁਤ ਨਿਮਰ ਵਾਲਾ ਹੋ ਕੇ ਰਹਿੰਦਾ ਹੈ। ਕਿਤਕ ਦਿਵਸ ਬਸ ਵਿਦਾ ਭਇਓ ਪੁਨ, ਕੁਝ ਦਿਨ ਗੋਇੰਦਵਾਲ ਵਿੱਚ ਰਹਿ ਕੇ ਫਿਰ ਹਰੀਪੁਰ ਵੱਲ ਨੂੰ ਵਿਦਾ ਹੋ ਗਿਆ ਚਲਾ ਗਿਆ। ਸਤਿਗੁਰ ਆਇਸ ਤਿਸ ਕੋ ਦੀਨ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਰਾਜਧਾਨੀ ਨੂੰ ਜਾਣ ਵਾਸਤੇ ਇਹਨੂੰ ਆਗਿਆ ਕਰ ਦਿੱਤੀ। ਸਾਵਣ ਮਲ ਗੁਰੂ ਹੈ ਤੁਮਰੋ, ਰਾਜੇ ਨੂੰ ਕਹਿ ਦਿੱਤਾ ਵੀ ਜਿਹੜਾ ਸਾਵਣ ਕਮਾਲਾ ਇਹੀ ਹੁਣ ਤੁਹਾਡਾ ਕਹਿੰਦੇ ਪੂਜਨੀਕ ਹੈ। ਇਸਕੋ ਨਿਤ ਮੰਨ ਹਿਤ ਕੀਨ, ਇਹਨੂੰ ਹਮੇਸ਼ਾ ਆਪਣਾ ਪੂਜ ਮੰਗਣਾ, ਇਹਦੇ ਨਾਲ ਹੀ ਤੁਸੀਂ ਪ੍ਰੇਮ ਕਰਨਾ ਹੈ। ਸੁਤ ਜਵਾਏ ਬੇ ਆਦ ਕਾਮਨਾ, ਤੁਹਾਡੇ ਪੁੱਤਰ ਨੂੰ ਵੀ ਇਸੇ ਨੇ ਜਵਾਇਆ, ਹੋਰ ਜਿਹੜੀਆਂ ਤੁਹਾਡੀਆਂ ਕਾਮਨਾ ਇਸਨੇ ਪੂਰੀਆਂ ਕੀਤੀਆਂ ਹਨ। ਪੂਰਬ ਪੂਰਨ ਕਰੀ ਪ੍ਰਵੀਨ, ਸਿਆਣੇ ਸਾਵਣ ਵੱਲ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਕਾਮਨਾ ਪੂਰੀਆਂ ਕੀਤੀਆਂ, ਤੇਰੇ ਪੁੱਤਰ ਨੂੰ ਵੀ ਇਸੇ ਨੇ ਜਵਾਇਆ ਹੈ। ਅਬ ਹੀ ਬਾਂਛਤ ਦੇ ਸਬਨ ਤਿੰਨ, ਵੀ ਕਹਿੰਦੇ ਉੱਥੇ ਜਾ ਕੇ ਜਿਵੇਂ ਤੁਹਾਡਾ ਮਨ ਚਾਹੁੰਦਾ ਮਨ ਪਾਉਂਦਾ ਇਹ ਦੇਵੇਗਾ। ਸਰਦਾ ਧਰੋ ਕਸ਼ਟ ਗਨ ਛੀਨ, ਤੇ ਸ਼ਰਧਾ ਤਾਰੋ ਸਮੂਹ ਕਸ਼ਟਾਂ ਨੂੰ ਇਹ ਨਾਸ ਕਰੇਗਾ, ਨਾ ਦੁੱਖ ਨਾਸ ਹੋਣਗੇ। ਸਰਬ ਦੇਸ਼ ਤੁਮਰੇ ਕੋ ਗੁਰ ਹੈ, ਸਾਡਾ ਜਿੰਨਾ ਵੀ ਇਲਾਕਾ ਉਸਦਾ ਇਹ ਜਿਹੜਾ ਪੂਜਨੀਕ ਹੈ ਸਿੱਖੀ ਦੇ ਪ੍ਰਚਾਰ ਵਾਲਾ ਇਹੀ ਗੁਰਮੁਖ ਹੈ। ਹੁਣ ਹਿਤਕਾਰ ਸੇਵਾ ਪ੍ਰਥਮ ਸਮਾਨ, ਰਾਜੇ ਪ੍ਰੇਮ ਨਾਲ ਸੇਵੋ ਪਹਿਲੇ ਸਮਾਨੀ। ਹਾਥ ਜੋਰ ਨਿਰਪ ਨੇ ਸਿਰ ਧਾਰੀ, ਸਵੇਰੇ ਰਾਜੇ ਹਰੀਪੁਰ ਦੇ ਨੇ ਹੱਥ ਜੋੜ ਕੇ ਗੁਰੂ ਕੀ ਆਗਿਆ ਆਪਣੇ ਸ਼ੀਸ਼ ਉੱਪਰ ਧਾਰ ਲਈ, ਖਿੜੇ ਮੱਥੇ ਪ੍ਰਵਾਨ ਕਰ ਲਈ ਹੈ। ਤਿੰਨਕੇ ਨਿਤ ਅਨੁਸਾਰ ਮਹਾਨ, ਲੱਗਿਆ ਮਹਾਰਾਜ ਤੁਸੀਂ ਦੇ ਪਾਵੇ ਸਾਵਣ ਮਲ ਦੇ ਤਾਂ ਮੈਂ ਹਮੇਸ਼ਾ ਅਗਨਸਾਰ ਹੀ ਹਾਂ। ਮਨਹੋ ਪ੍ਰਾਣ ਸਭ ਕੇ ਸੁਤ ਐਸੋ, ਮੇਰੇ ਘਰ ਦੇ ਜਿਹੜਾ ਪੁੱਤਰ ਸੀ ਉਹ ਮਾਨੋ ਸਾਰਿਆਂ ਦਾ ਪ੍ਰਾਣ ਹੀ ਸੀ, ਸਾਰਿਆਂ ਦੀ ਜਿੰਦ ਜਾਨ ਹੀ ਸੀ। ਮ੍ਰਿਤਕ ਜਵਾਏ ਦਿਓ ਵੱਡ ਦਾਨ, ਤੁਹਾਡੇ ਸਾਵਣ ਮਲ ਨੇ ਉਹਨੂੰ ਜਾਂਦਾ ਕਰਕੇ ਮੈਨੂੰ ਸਾਰਿਆਂ ਨੂੰ ਪ੍ਰਾਣ ਦੇ ਦਿੱਤੇ। ਇਸ ਤੇ ਨੀਕੋ ਆਨ ਕੌਣ ਹੈ, ਗੁਰੂ ਅਮਰਦਾਸ ਸਾਹਿਬ ਜੀ ਇਹ ਸਾਵਣ ਮਲ ਤੋਂ ਬਗੈਰ ਹੋਰ ਸਾਨੂੰ ਵੱਡਾ ਚੰਗਾ ਕੌਣ ਹੈ ਭਲਾ। ਜਿਸ ਕਰ ਤੁਮਰੋ ਦਰਸ਼ਨ ਠਾਨ, ਜੇ ਸਾਵਣ ਮਲ ਦੇ ਸਦਕੇ ਮਹਾਰਾਜ ਤੁਹਾਡੇ ਆ ਕੇ ਮੈਂ ਗੋਇੰਦਵਾਲ ਸਾਹਿਬ ਵਿੱਚ ਵੀ ਦਰਸ਼ਨ ਕਰ ਲਏ, ਸਭ ਇਸੇ ਦੀ ਕਿਰਪਾ ਹੀ ਹੈ। ਇਮ ਇਮ ਕਹਿ ਨਿਰਿਪ ਕੋ ਵਿਦਿਆ ਕਰਿਓ ਪ੍ਰਭ, ਇਸ ਤਰ੍ਹਾਂ ਦੇ ਬਚਨ ਕਹਿ ਕੇ ਤੇ ਰਾਜੇ ਨੂੰ ਵਿਦਾ ਕਰ ਦਿੱਤਾ, ਤੋਰ ਦਿੱਤਾ ਹੈ। ਗਇਓ ਹਰੀਪੁਰ ਆਪਣੇ ਦੇਸ਼, ਜਿਹੜਾ ਆਪਣਾ ਹਰੀਪੁਰ ਰਾਜਧਾਨੀ ਉਸ ਇਲਾਕੇ ਵਿੱਚ ਦੇਸ਼ ਵਿੱਚ ਚਲਾ ਗਿਆ ਹੈ। ਸਿਮਰਨ ਕਰਤ ਰਹਿਓ ਸ੍ਰੀ ਸਤਿਗੁਰ, ਉੱਥੇ ਰਾਜਧਾਨੀ ਵਿੱਚ ਮਹਿਲਾਂ ਵਿੱਚ ਵੀ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਚੇਤੇ ਕਰਦਾ ਰਿਹਾ ਹੈ। ਸਾਵਣ ਮਲ ਕੋ ਪੂਜ ਵਿਸ਼ੇਸ਼, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਕੀਤੀ ਸੀ ਉਸੇ ਤਰ੍ਹਾਂ ਇਹ ਜਿਹੜਾ ਸਾਵਣ ਮਲ ਹੈ ਇਹਦੀ ਵੀ ਪੂਜਾ ਵਿਸ਼ੇਸ਼ ਕਰਕੇ ਕਰਦਾ ਹੈ। ਸਚਵਨ ਸਹਿਤ ਪ੍ਰਜਾ ਸਭ ਮਨ ਹੈ, ਵਜ਼ੀਰਾਂ ਦੇ ਸਵੇਰ ਸਾਰੀ ਜਿਹੜੀ ਰਾਜਧਾਨੀ ਦੀ ਪ੍ਰਜਾ ਇਹ ਸਾਵਣ ਮਲ ਨੂੰ ਮੰਨਦੀ ਪੂਜਦੀ ਹੈ। ਉੱਤਮ ਦੇਤ ਅਕੋਰ ਹਮੇਸ਼ਾ, ਜਿਹੜੀਆਂ ਸਭ ਤੋਂ ਉੱਤਮ ਚੰਗੀਆਂ ਚੰਗੀਆਂ ਭੇਟਾਵਾਂ ਲਿਆ ਕੇ ਦਿੰਦਾ ਹੈ। ਗੋਇੰਦਵਾਲ ਵਸ ਹੈ ਕਬ ਆਏ ਸੋ, ਜਿਹੜਾ ਸਾਵਣ ਮਲ ਹੈ ਕਦੇ ਕਦੇ ਜਦੋਂ ਜੀ ਕਰਦਾ ਗੋਇੰਦਵਾਲ ਵਿੱਚ ਆ ਵਸਦਾ ਰਹਿੰਦਾ ਆਪਣੇ ਘਰ ਵਿੱਚ। ਕਬ ਹੂੰ ਜਾਏ ਸਮੀਪ ਨਰੇਸ਼, ਕਦੇ ਕਦੇ ਆਪਣੀ ਮੌਜ ਵਿੱਚ ਫਿਰ ਸਿੱਖੀ ਦੇ ਪ੍ਰਚਾਰ ਕਰਨ ਲਈ ਰਾਜੇ ਕੋਲੇ ਚਲਾ ਜਾਂਦਾ ਹਰੀਪੁਰ ਸ਼ਹਿਰ। ਇੱਕ ਸੇਵਕ ਨਿਤ ਲੰਗਰ ਕੇ ਹਿਤ, ਸਾਵਣ ਮਲ ਜੀ ਨੂੰ ਪਹਿਲੀ ਮਹਾਰਾਜ ਨੇ ਮੰਜੀ ਬਖਸ਼ੀ ਸੀ, ਸਿੱਖੀ ਦੇ ਪ੍ਰਚਾਰ ਲਈ ਗੁਰਮੁਖ ਪਦਵੀ ਬਖਸ਼ੀ ਸੀ, ਉਸ ਤੋਂ ਬਾਅਦ ਜਿਵੇਂ ਦੂਜੀ ਮੰਜੀ ਦੀ ਬਖਸ਼ਿਸ਼ ਕੀਤੀ ਉਹ ਪ੍ਰਸੰਗ ਚੱਲ ਰਿਹਾ। ਇਹ ਕਹਿੰਦੇ ਗੁਰੂ ਘਰ ਦਾ ਸੇਵਕ ਸੀ ਉਹ ਹਮੇਸ਼ਾ ਲੰਗਰ ਵਾਸਤੇ ਸਮਦਾ ਬਨ ਤੇ ਭਾਰ ਸੋ ਲਿਆਏ, ਕਹਿੰਦੇ ਜੰਗਲ ਦੇ ਵਿੱਚੋਂ ਇਹ ਕਹਿੰਦੇ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਦਾ ਭਾਰ ਲੱਕੜਾਂ ਦੀ ਪੰਡ ਲੈ ਕੇ ਆਉਂਦਾ ਹੁੰਦਾ ਸੀ। ਪ੍ਰਾਪਤ ਹਿਰਦੈ ਸਤਿਗੁਰ ਪਦ ਪੰਕਜ, ਪ੍ਰਾਪਤ ਪ੍ਰਾਪਤ ਨਾ ਹੈਗਾ ਪ੍ਰੀਤ ਹਿਰਦੈ ਸਤਿਗੁਰ ਪਦ ਪੰਕਜ ਜਿਹੜਾ ਐਸਾ ਹੈ ਨਾ ਲੰਗਰ ਦੀ ਸੇਵਾ ਕਰਨ ਵਾਲਾ ਇਹਦੀ ਕਹਿੰਦੇ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਹੀ ਪ੍ਰੀਤੀ ਹੈ ਹਿਰਦੇ ਅਪਰ ਨਾ ਪ੍ਰੇਮ ਕਰੇ ਕਿਸ ਥਾਂ ਕਹਿੰਦੇ ਹੋਰ ਕਿਸੇ ਥਾਂ ਵਿੱਚ ਬਿਲਕੁਲ ਨਹੀਂ ਪ੍ਰੇਮ ਕਰਦਾ ਗੁਰੂ ਕੇ ਚਰਨਾਂ ਕਮਲਾਂ ਦਾ ਪ੍ਰੇਮ ਹੈ ਇਹਦੇ ਹਿਰਦੇ ਕਿਰਿਆ ਕਰਮ ਵਿਵਹਾਰ ਆਚਰਨ ਕਰਮ ਕਾਂਡ ਦੀ ਕਿਰਿਆ ਹੋਰ ਜਿਵੇਂ ਦੁਨੀਆਂ ਦੇ ਵਿਵਹਾਰਾਂ ਦੇ ਕਰਤੱਬ ਹੁੰਦੇ ਜੁਗਤ ਨਾ ਕੋ ਜਾਣ ਸਕਾਏ ਹੋਰ ਕਹਿੰਦੇ ਜਿਵੇਂ ਜੁਗਤੀ ਢੰਗ ਤਰੀਕੇ ਨਾਲ ਕਰਨੇ ਉਹ ਕੋਈ ਇਹ ਜਾਣ ਨਹੀਂ ਸਕਦਾ ਇਹਨੂੰ ਕਰਨੇ ਹੀ ਨਹੀਂ ਆਉਂਦੇ ਇਨਸਾਨ ਪਠਨ ਸੁਣਨ ਬੋਲਣ ਬੋਲਣ ਗਤ ਮਿਲਬੋ ਜਿਵੇਂ ਕਿਸੇ ਪੁਸਤਕ ਦਾ ਪੜ੍ਹਨਾ ਜਾਂ ਪੁਸਤਕ ਨੂੰ ਸੁਣ ਲੈਣਾ ਜਾਂ ਕਿਸੇ ਨਾਲ ਗੱਲਾਂ ਬਾਤਾਂ ਕਰਨੀਆਂ ਬੋਲਣਾ ਜਾਂ ਉਹਨਾਂ ਨਾਲ ਕੋਈ ਮਿਲਣਾ ਜੁਲਣਾ ਦੇਣ ਲੈਣ ਕੁਛ ਨਹੀਂ ਲਿਖਾਏ ਇਸ ਤਰ੍ਹਾਂ ਦੀ ਜਿਹੜੀ ਰੀਤੀ ਹੈ ਨਾ ਮਿਲਣ ਜੁਲਣ ਦੀ ਬੋਲਣ ਚੱਲਣ ਦੀ ਪੜ੍ਹਨ ਸੁਣਨ ਦੀ ਕਹਿੰਦੇ ਉਹ ਇਹਨੂੰ ਦੇਣਾ ਲੈਣਾ ਕੋਈ ਜਾਣਦਾ ਹੀ ਨਹੀਂ ਸੀ ਇਹਨੂੰ ਕੁਝ ਕਰਨਾ ਹੀ ਨਹੀਂ ਆਉਂਦਾ ਸੀ ਜਾਪ ਮੰਤਰ ਕੁਛ ਜਪ ਨਹਿ ਜਾਣਾ ਹੈ ਇਸ ਤਰ੍ਹਾਂ ਜਿਵੇਂ ਕੋਈ ਵਾਹਿਗੁਰੂ ਦਾ ਜਾਪ ਦਾ ਮੰਤਰ ਦਾ ਜਾਪ ਕਰਨਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਇਸ ਤਰ੍ਹਾਂ ਕੋਈ ਮੰਤਰ ਦਾ ਜਾਪ ਕਰਨਾ ਵੀ ਨਹੀਂ ਇਹ ਜਾਣਦਾ ਸੀ ਸੇਵਾ ਕਰਨ ਬਿਖੈ ਹਿਤ ਠਾਨ ਸਿਰਫ ਗੁਰੂ ਕੇ ਲੰਗਰ ਵਿੱਚ ਲੱਕੜਾਂ ਲਿਆ ਕੇ ਸੇਵਾ ਕਰਨ ਵਿੱਚ ਹੀ ਬੜਾ ਪ੍ਰੇਮ ਕਰਦਾ ਸੀ ਸੱਚਨ ਸੱਚ ਬਕੇ ਇੱਕ ਮੁਖ ਤੇ ਬਸ ਆਪਣੇ ਮੁਖ ਤੋਂ ਸੱਚਨ ਸੱਚ ਇਉਂ ਹੀ ਬੋਲੀ ਜਾਂਦਾ ਹੈ ਦੂਜੀ ਬਾਤ ਧਰਹਿ ਨਹਿ ਕਾਨ ਹੋਰ ਕਿਸੇ ਦੀ ਗੱਲ ਜਿਹੜੀ ਦੂਜੀ ਤੁਜੀ ਹੈ ਕਹਿੰਦੇ ਕੰਨ ਵਿੱਚ ਨਹੀਂ ਧਰਦਾ ਸੁਣਦਾ ਹੀ ਨਹੀਂ ਹੈ ਬਸ ਮੁੱਖੋਂ ਸੱਚਨ ਸੱਚ ਬੋਲੀ ਜਾਂਦਾ ਹੈ ਉਠਤ ਬੈਠਤ ਆਵਤ ਜਾਤੇ ਭਾਵੇਂ ਉੱਠ ਰਿਹਾ ਹੋਵੇ ਭਾਵੇਂ ਬੈਠ ਰਿਹਾ ਆ ਰਿਹਾ ਹੋਵੇ ਜਾਂ ਕਿਸੇ ਪਾਸੇ ਨੂੰ ਜਾ ਰਿਹਾ ਹੋਵੇ ਬਨ ਮਹਿ ਪੁਰ ਮਹਿ ਸਭ ਹੀ ਥਾਨ ਜੰਗਲ ਵਿੱਚ ਲੱਕੜਾਂ ਲਈ ਹੋਇਆ ਭਾਵੇਂ ਗੋਇੰਦਵਾਲਪੁਰੀ ਵਿੱਚ ਆ ਹੋਇਆ ਹੋਵੇ ਸਾਰੇ ਥਾਵਾਂ ਵਿੱਚ ਹੀ ਸੱਚਨ ਸੱਚ ਬਚਨ ਇਮ ਉਚਰ ਹੈ ਇਹ ਮੁੱਖੋਂ ਕਹਿੰਦੇ ਬਚਨ ਉਚਾਰਦਾ ਸੱਚਨ ਸੱਚ ਵੀ ਸੱਚਾ ਜਿਹੜਾ ਸੱਚਨ ਸੱਚ ਸੱਚ ਹੀ ਸੱਚ ਸਰੂਪ ਹੈ ਵਾਹਿਗੁਰੂ ਸੱਚਨ ਸੱਚ ਵਾਹ ਵਾਹ ਧੰਨ ਹੈ ਚਰਜ ਹੈ ਮਨ ਰੱਖ ਹੈ ਸਤਿਗੁਰ ਕੋ ਧਿਆਨ ਮਨ ਦੇ ਵਿੱਚ ਜਿਹੜਾ ਧਿਆਨ ਹੈ ਉਹ ਸਤਿਗੁਰੂ ਦਾ ਹਮੇਸ਼ਾ ਰੱਖਦਾ ਹੈ ਮਨ ਨੂੰ ਸਤਿਗੁਰੂ ਦੇ ਲਈ ਜੋੜੀ ਰੱਖਦਾ ਹੈ ਸਿੱਖ ਸੰਗਤ ਸਗਰੇ ਹੀ ਸੁਣ ਕਰ ਸੱਚਨ ਸੱਚ ਜਦੋਂ ਇਹ ਕਹਿੰਦੇ ਜਾਪ ਜਾ ਕਰਦਾ ਸਾਰੇ ਗੁਰੂ ਕੇ ਸਿੱਖ ਸੇਵਕ ਸੁਣ ਕੇ ਸੱਚਨ ਸੱਚ ਨਾ ਕਹਿਤਾ ਹੈ ਇਹਦਾ ਨਾਮ ਹੀ ਸਭ ਨੇ ਕਹਿੰਦੇ ਸੱਚਨ ਸੱਚ ਰੱਖ ਲਿਆ ਹੈ ਦਇਆ ਕਰ ਹੈ ਤਿਸ ਪਰ ਹਿਤ ਧਾਰ ਹੈ ਸੱਚਨ ਸੱਚ ਉੱਪਰ ਦਇਆ ਧਾਰਦੇ ਇਹਦੇ ਨਾਲ ਬੜਾ ਪ੍ਰੇਮ ਰੱਖਦੇ ਹਨ ਹੱਸ ਹੈ ਬਹੁਤ ਸਭ ਉਰ ਹਰ ਖਾਏ ਇਹਨੂੰ ਦੇਖ ਦੇਖ ਕੇ ਬਹੁਤ ਹੱਸਦੇ ਹੈ ਤੇ ਖੁਸ਼ ਵੀ ਹੁੰਦੇ ਆਵੋ ਸੱਚਨ ਸੱਚ ਪੁਕਾਰ ਹੈ ਹੱਸਦੇ ਹੋਏ ਇਹਨੂੰ ਕਹਿੰਦੇ ਆ ਵੀ ਸੱਚਨ ਸੱਚ ਬਹੁਰ ਸਰਾਹ ਹੈ ਸੇਵ ਦਿਖਾਹੇ ਸੇਵਾ ਦੇਖ ਕੇ ਗੁਰੂ ਕੇ ਲੰਗਰ ਦੀ ਬੜੀ ਸਲਾਹਤਾ ਵੀ ਕਰਦੇ ਵੀ ਧੰਨ ਹੈ ਵੀ ਤੂੰ ਇਹ ਲੱਕੜਾਂ ਲਿਆ ਕੇ ਗੁਰੂ ਕੇ ਲੰਗਰ ਵਿੱਚ ਮਹਾਨ ਸੇਵਾ ਕਰ ਰਿਹਾ ਹੈ ਈਂਧਨ ਅੰਨ ਹੈ ਆਇਸ ਮਾਨ ਹੈ ਲੱਕੜਾਂ ਗੁਰੂ ਕੇ ਲਈ ਲਿਆਉਣਾ ਹੈ ਫਿਰ ਸਭ ਦੀ ਤੂੰ ਆਗਿਆ ਵੀ ਮੰਨਦਾ ਹੈ ਸੋ ਜੋ ਸਿੱਖ ਕਹਿ ਹੈ ਸੋ ਫੇਰ ਰਹਿਣਾ ਕਹਿੰਦਾ ਉਸਨੂੰ ਮੋੜਦਾ ਨਹੀਂ ਹੈ ਤੂੰ ਇਮ ਸੰਗਤ ਕੀ ਖੁਸ਼ੀ ਹੋਤ ਨਿਤ ਇਸ ਤਰ੍ਹਾਂ ਇਹ ਸੱਚਨ ਸੱਚ ਉੱਪਰ ਗੁਰੂ ਕੀ ਜਿਹੜੀ ਸਿੱਖਾਂ ਦੀ ਖੁਸ਼ੀ ਹੋ ਰਹੀ ਹੈ ਸਤਿਗੁਰ ਭੀ ਉਰ ਹੋਹਿ ਕਿਰਪਾਲ ਸਤਿਗੁਰੂ ਸਾਹਿਬ ਜੀ ਵੀ ਇਹਦੇ ਤੇ ਕਹਿੰਦੇ ਹਿਰਦੇ ਕਰਕੇ ਦਿਆਲੂ ਕਿਰਪਾਲੂ ਹੋ ਰਹੇ ਜਿਸ ਪਰ ਸਿੱਖਿਆ ਪ੍ਰਸੰਨ ਰਹਿ ਬਹੁਤ ਕਵੀ ਜੀ ਕਹਿੰਦੇ ਜਿਸ ਦੇ ਉੱਪਰ ਸਤਿਗੁਰੂ ਦੇ ਸਿੱਖ ਬਹੁਤਾ ਪ੍ਰਸੰਨ ਖੁਸ਼ ਰਹਿੰਦੇ ਹੈ ਤਿਸ ਪਰ ਗੁਰੂ ਪ੍ਰਸੰਨ ਵਿਸਾਲ, ਉਸ ਦੇ ਉੱਪਰ ਗੁਰੂ ਵੀ ਬਹੁਤੇ ਪ੍ਰਸੰਨ ਰਹਿੰਦੇ ਹੈ ਹਮੇਸ਼ਾ। ਗੁਰ ਪ੍ਰਸੀਦ ਹੋਏ ਜਿਸ ਪਰ ਜਾਣ ਜਾਣ ਲੋ, ਜਿਹਦੇ ਉੱਪਰ ਵੀ ਗੁਰੂ ਅਮਰਦਾਸ ਸਾਹਿਬ ਜੀ ਫਿਰ ਪ੍ਰਸੰਨ ਹੋ ਜਾਣ। ਤਿਸ ਪਰ ਤੀਨ ਲੋਕ ਪਤ ਦਿਆਲ, ਉਹਦੇ ਉੱਪਰ ਤਾਂ ਤਿੰਨਾਂ ਲੋਕਾਂ ਦਾ ਮਾਲਕ ਜਿਹੜਾ ਦਿਆਲੂ ਕਿਰਪਾਲੂ ਵਾਹਿਗੁਰੂ ਉਹ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਪ੍ਰਸੰਨ ਹੋਏ ਜਬ ਜਿਸ ਪਰ, ਜਿਹਦੇ ਉੱਪਰ ਵੀ ਪਰਮੇਸ਼ਰ ਤਿੰਨਾਂ ਲੋਕਾਂ ਦਾ ਮਾਲਕ ਪ੍ਰਸੰਨ ਹੋ ਜਾਏ। ਕਰਨਾ ਕਰਹਿ ਚਰਾ ਚਰ ਜਾਲ, ਉਹਦੇ ਉੱਪਰ ਤਾਂ ਜਿੰਨੇ ਜੜ ਚੇਤਨ ਪਸ਼ੂ ਪੰਖੀ ਹੈ ਸਭ ਕਿਰਪਾ ਕਰਦੇ, ਸਭ ਉਹਦੀ ਸੇਵਾ ਵਿੱਚ ਲੱਗਦੇ, ਜਿਵੇਂ ਬੁੱਢਣ ਸਾਹ ਦੀਆਂ ਬੱਕਰੀਆਂ ਸਾਰਾ ਸ਼ੇਰੀ ਚਾਰੀ ਜਾਂਦਾ, ਕਹਿੰਦੇ ਉਹਦੀ ਸੇਵਾ ਵਿੱਚ ਜਿੰਨੇ ਜੜ ਚੇਤਨ ਲੱਗ ਜਾਂਦੇ ਹਨ। ਕੰਬਰ ਏਕ ਧਰਹਿ ਤਨ ਛਾਦਨ, ਜਿਹੜਾ ਸੱਚਨ ਸਜਾਪ ਕਰਨ ਵਾਲਾ ਆਪਣੇ ਕਹਿੰਦੇ ਸਰੀਰ ਤੇ ਕੰਬਲ ਜਿਹਾ ਧਾਰਨ ਕਰਦਾ ਸੀ, ਕੰਬਲੀ ਹੀ ਰੱਖਦਾ ਸੀ। ਪੂਰੇ ਵਾਰੋ ਕਰਹਿ ਉਚਾਰ, ਇਸ ਕਰਕੇ ਨਾ ਤਾਂ ਕੋਈ ਹੈ ਨੀ ਸੀ ਇਹਨੂੰ ਭੂਰੇ ਵਾਲਾ ਕਹਿ ਕੇ ਉਚਾਰਦੇ ਆਵੇ ਭੂਰੇ ਵਾਲੇ ਆ। ਸੇਵਹਿ ਸਦਾ ਦੇਗ ਕੀ ਸੇਵਾ, ਹਮੇਸ਼ਾ ਗੁਰੂ ਕੇ ਲੰਗਰ ਦੇ ਵਿੱਚ ਇਹ ਸੇਵਾ ਕਰਦਾ ਰਹਿੰਦਾ ਹੈ। ਲਿਆਵਨ ਸਮਦਾ ਆਦ ਜੇਕਾਰ, ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਣੀਆਂ ਔਰ ਗੁਰੂ ਕੇ ਲੰਗਰ ਵਿੱਚ ਆਟਾ ਗੁੰਨਾ ਪਕਾਉਣਾ ਆਦਿ ਕੇ ਸਭ ਉੱਥੇ ਹੀ ਕਰਦਾ ਰਹਿੰਦਾ। ਸੋ ਬਨ ਵਿਖੇ ਨਿਤਾ ਪ੍ਰਤ ਗਮਨਤ, ਕਹਿੰਦੇ ਜਿਹੜਾ ਸੱਚਨ ਸੱਚ ਹੈ ਜਾਂ ਭੂਰੇ ਵਾਲਾ ਹੈ ਇਹ ਕਹਿੰਦੇ ਹਮੇਸ਼ਾ ਜੰਗਲ ਵਿੱਚ ਵੀ ਜਾਂਦਾ ਹੈ। ਇੱਕ ਦਿਨ ਗਯੋ ਬੰਦ ਬੇਪਾਰ, ਇੱਕ ਦਿਨ ਕਹਿੰਦੇ ਲੱਕੜਾਂ ਦਾ ਭਾਰ ਜਾਂ ਬੰਨ ਕੇ ਲਿਆਉਣ ਲਈ, ਪੰਡ ਜੀ ਬੰਨ ਕੇ ਲਿਆਉਣ ਲਈ ਇਹ ਗਿਆ ਵਾ ਜੰਗਲ ਵੱਲ ਨੂੰ। ਸੋ ਨਿਰਪ ਕੀ ਦਾਰਾ ਇਸ ਵਿਦ ਕਰ, ਇਸ ਵਿਖ ਕਰ। ਉਹ ਕਹਿੰਦੇ ਜਿਹੜੀ ਹਰੀਪੁਰ ਦੇ ਰਾਜੇ ਦੀ ਉਹ ਕਮੜੀ ਜੀ ਹੋ ਗਈ ਸੀ ਨਾ ਰਾਣੀ, ਕਹਿੰਦੇ ਉਹ ਕਹਿੰਦੇ ਦੇਖ ਕੇ ਸੱਚਨ ਸੱਚਨ ਆਈ ਦੌਰ ਮਹਾਂ ਬਿਕਰਾਰ, ਕਹਿੰਦੇ ਬੜੀ ਭਿਆਨਕ ਜੀ ਜੁੰਡੇ ਦੇ ਖਿਲਾਰੇ ਸੱਚਨ ਸਾਨੂੰ ਦੇਖ ਕੇ ਦੌੜਦੀ ਆਈ, ਛਾਲਾ ਮਾਰਦੀ ਆਈ ਇਹਦੇ ਬਦਨ। ਸਿਰ ਪਰ ਬਾਰ ਖੰਡੇ ਚੌਹ ਦਿਸ ਮਹਿ, ਜਿਸ ਕਮਰੀ ਦੇ ਰਾਣੀ ਦੇ ਚਾਰ ਸਫੇਰੇ ਸਿਰ ਦੇ ਕੇਸ ਜੇ ਝਾਟਾ ਜਾ ਖਿਲ ਰਿਹਾ ਹੋਇਆ ਹੈ। ਨਗਨ ਅੰਗ ਸਗਰੇ ਜਿਸ ਕੇਰ, ਕੱਪੜੇ ਤਾਂ ਸਾਰਿਆਂ ਦੇ ਸਾਹਮਣੇ ਨੇ ਪਾਰ ਕੇ ਸਿਰ ਦਿੱਤੇ ਸੀ, ਸਾਰੇ ਕੱਪੜੇ ਵੀ ਲਾਏ ਵੀ ਪੜਦੀ ਹੈ। ਭੈਦਾਇਕ ਬਨ ਮਹਿ ਨਿਤ ਵਿਚਰ ਹੈ, ਜਿਹੜਾ ਭੈ ਦੇਣ ਵਾਲਾ ਜੰਗਲ ਉਹਦੇ ਵਿੱਚ ਹਮੇਸ਼ਾ ਫਿਰਦੀ ਰਹਿੰਦੀ ਸੀ। ਸੱਚਨ ਸੱਚ ਗਹਿਓ ਤਿੰਨ ਹੇਰ, ਰਾਜੇ ਦੀ ਕਮਲੀ ਰਾੜੇ ਨੇ ਸੱਚਨ ਸੱਚ ਨੂੰ ਵੇਖ ਕੇ ਫੜ ਲਿਆ ਹੈ। ਗਰ ਲਟਕੀ ਮੁਖ ਦੰਤਨ ਕਾਟਤ, ਕਹਿੰਦੇ ਗੱਲ ਨਾਲ ਇਹਦੇ ਚਿੰਬੜ ਗਈ ਹੈ ਜ਼ਬਰਦਸਤ, ਫਿਰ ਕਹਿੰਦੇ ਇਸ ਤਰ੍ਹਾਂ ਦੰਦਾਂ ਨਾਲ ਲੱਗੀ ਇਹਨੂੰ ਕੱਟਣ ਵੱਢਣ। ਕਰੇ ਨਖਨ ਤੇ ਆਗ ਕਨੇਰ, ਕਹਿੰਦੇ ਨਾਹਾਂ ਨਾਲ ਕਹਿੰਦੇ ਮਕਰੂਣ ਜੇ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ ਇਸ ਨੂੰ। ਛੂਟ ਚਾਹਿਓ ਬਲ ਕਰਿਓ ਆਪਣੋ, ਸੱਚਨ ਸੱਚ ਨੇ ਆਪਣਾ ਬਲ ਜਾ ਕਰਕੇ ਤੋਂ ਖੜਾ ਜਾ ਛਡਾਉਣਾ ਚਾਹਿਆ ਹੈ। ਤਉ ਨਾ ਛੋਡਿਓ ਤਰਾਸ ਵਡੇਰ, ਕਹਿੰਦੇ ਬੜਾ ਭਾਰੀ ਇਹਨੂੰ ਡਰ ਦਿੱਤਾ ਹੈ ਤਾਂ ਵੀ ਇਹਨੂੰ ਛੱਡਿਆ ਨਹੀਂ, ਇਹ ਕਮੜੇ ਤਕੜੇ ਬਹੁਤ ਹੁੰਦੇ ਹੈ। ਕਾਇਲ ਘਾਇਲ ਭਾਇਓ ਰੁਦਰ ਬਹੁ ਸੇਵਿਓ, ਇਸ ਕਹਿੰਦੇ ਜਿਹੜਾ ਸੱਚਨ ਸੱਚ ਜ਼ਖਮੀ ਹੋ ਗਿਆ ਸਾਰੇ ਸਰੀਰ ਵਿੱਚੋਂ ਕਹਿੰਦੇ ਲਹੂ ਨਿਕਲਣ ਲੱਗ ਪਿਆ ਹੈ ਇਹਦੇ। ਕਰਹਿ ਜਤਨ ਛੂਟਣ ਤਿਸ ਪਾਸ, ਫਿਰ ਵੀ ਕਹਿੰਦੇ ਕਮਲੀ ਰਾਣੀ ਦੇ ਪਾਸੋਂ ਛੁੱਟਣ ਵਾਸਤੇ ਸੱਚਨ ਸੱਚ ਜਾਂ ਜਤਨ ਜਾਂ ਹੀਲਾ ਜਾਂ ਕਰਦਾ ਹੈ। ਨੀਠ ਨੀਠ ਤਿਸ ਦੂਰ ਕਰਿਓ ਜਬ, ਜਦੋਂ ਕਹਿੰਦੇ ਮਸਾਂ ਮਸਾਂ ਜਾਂ ਇਹਨੂੰ ਦੂਰ ਜਾ ਕੀਤਾ ਹੈ। ਆਪਣੋ ਜੋਰ ਵਿਸ਼ਾਲ ਪ੍ਰਕਾਸ਼, ਇੱਕੋ ਵਾਰੀ ਆਪਣਾ ਪੂਰਾ ਹੀ ਜਿਹੜਾ ਬਲ ਪ੍ਰਗਟ ਕੀਤਾ, ਪੂਰਾ ਹੀ ਬਲ ਲਾਇਆ ਖੇੜਾ ਛਡਾਇਆ ਹੈ। ਵੱਡੀ ਲੱਕੜੀ ਕਰ ਮਹਿ ਤਬ ਧਾਰੀ, ਲੰਗਰ ਵਿੱਚੋਂ ਵੱਡੀ ਸਾਰੀ ਲੱਕੜੀ ਜੀ ਸੋਟੀ ਜੀ ਨੇ ਹੱਥ ਵਿੱਚ ਲੈ ਲਈ ਹੈ। ਇੱਕ ਦੁੱਤ ਹਤੀ ਪਾਏ ਵੱਡ ਤਰਾਸ, ਇੱਕ ਦੋ ਫਿਰ ਜੜ ਦਿੱਤੀਆਂ ਇਹਦੇ ਤੇ ਉਹਨੇ ਫਿਰ ਡਰ ਜਾ ਪਾਇਆ ਹੈ। ਤਬ ਤਜ ਕਰ ਕਾਨਨ ਦਿਸ਼ ਗਮਨੀ। ਫਿਰ ਇਸ ਸੱਚਨ ਨੂੰ ਛੱਡ ਕੇ ਤੇ ਕਹਿੰਦੇ ਜੰਗਲ ਵੱਲ ਨੂੰ ਚੀਕਾਂ ਮਾਰਦੀ ਚਲੀ ਗਈ ਹੈ। ਮਹਿਦ ਬਾਵਰੀ ਸਦ ਬੁੱਧ ਨਾਸ, ਬਹੁਤੀ ਕਮਲੀ ਹੈ ਜਿਹਨੂੰ ਕੋਈ ਆਪਣੇ ਕੱਪੜੇ ਦੀ ਕੋਈ ਖਾਣ ਪੀਣ ਦੀ ਅਕਲ ਬੁੱਧ ਹੋਸ਼ ਵੋਸ਼ ਨਹੀਂ ਹੈ। ਈਂਧਨ ਕੁਛਕ ਸਰੇਲਿਓ ਤ੍ਰਾਸਤ, ਇੱਧਰ ਸੱਚਨ ਸਨ ਨੇ ਡਰਦਿਆਂ ਦੁਰਦਿਆਂ ਲੱਕੜਾਂ ਜਿਹੀਆਂ ਥੋੜੀਆਂ ਜਿਹੀਆਂ ਇਕੱਠੀਆਂ ਕੀਤੀਆਂ ਹਨ। ਤੂਰਨ ਬੰਦ ਹਟਿਓ ਪੁਰ ਔਰ, ਦੁਨੀਆ ਕਿਸੀ ਕਹਿੰਦੇ ਬੰਨ ਕੇ ਛੇਤੀ ਗੋਇੰਦਵਾਲ ਨੂੰ ਮੁੜ ਆਇਆ ਹੈ। ਆਗੇ ਚਲਤ ਪਿਖਤ ਬਹੁ ਪਾਛੇ, ਕਹਿੰਦੇ ਅੱਗੇ ਨੂੰ ਗੋਇੰਦਵਾਲ ਨੂੰ ਚਲਦਿਆਂ ਬਾਰ ਬਾਰ ਪਿੱਛੇ ਨੂੰ ਵੇਖਦਾ ਹੈ। ਤ੍ਰਾਸ ਭਰੇ ਔਰ ਦੇਖੇ ਗੋਹਰ, ਬੜੀ ਭਿਆਨਕ ਉਹ ਦੇਖੀ ਸੀ ਚਿੜੇ ਜੀ, ਕਹਿੰਦੇ ਬੜਾ ਡਰ ਭਰਦਾ ਕਿ ਫਿਰ ਨਾ ਕਿਤੇ ਆ ਜਾਏ। ਗੋਇੰਦਵਾਲ ਪਹੁੰਚਿਓ ਆਏ ਸੋ, ਡਰਦਾ ਡਰਾਂਦਾ ਜਾਂ ਦੇਖਦਾ ਦਿਖਾਂਦਾ ਗੋਇੰਦਵਾਲ ਆਖਰੀ ਆ ਪਹੁੰਚਿਆ ਹੈ। ਰੁਦਰ ਸਰਮਤ ਅਰ ਲੱਕੜੀ ਥੋਰ, ਕਹਿੰਦੇ ਲਹੂ ਜ਼ਖਮਾਂ ਵਿੱਚ ਆਉਂਦਾ ਹੈ, ਜਿਹੜੀਆਂ ਲੱਕੜੀਆਂ ਉਹ ਵੀ ਥੋੜੀਆਂ ਜਿਹੀਆਂ ਹੀ ਹੈ। ਅਬ ਲੋਕਤ ਸਭ ਲੋਕਨ ਬੂਝਿਓ, ਜਿਹੜੇ ਗੋਇੰਦਵਾਲ ਦੇ ਲੋਕ ਸੀ ਉਹਨਾਂ ਨੇ ਵੇਖ ਕੇ ਸੱਚਨ ਸੱਚ ਨੂੰ ਪੁੱਛਿਆ, ਕਹਾ ਭਇਓ ਤੁਝ ਕੇ ਕਿਸ ਠੌਰ, ਕਿਸ ਥਾਂ ਜਾ ਕੇ ਤੈਨੂੰ ਇਹ ਕਿਸ ਤਰ੍ਹਾਂ ਦਾ ਕੁਝ ਹੋ ਗਿਆ, ਤੂੰ ਕਿਵੇਂ ਜ਼ਖਮੀ ਜਿਹਾ ਹੋ ਗਿਆ ਹੈ, ਕਿਵੇਂ ਹੈ। ਸ੍ਰੀ ਸਤਿਗੁਰ ਨਿਜ ਨਿਕਟ ਹਕਾਰਿਓ, ਇੱਧਰ ਗੁਰੂ ਅਮਰਦਾਸ ਸਾਹਿਬ ਅੰਤਰਜਾਮੀ ਸੀ ਤੇ ਉਸੇ ਵੇਲੇ ਆਪਣੇ ਕੋਲ ਸੱਦ ਲਿਆ ਸੱਚਨ ਸੱਚ ਨੂੰ। ਪੁੱਛਤ ਭਏ ਕਹਾ ਇਹ ਕੀਨ, ਪੁੱਛਣ ਲੱਗੇ ਵੀ ਇਹ ਤੂੰ ਅੱਜ ਐਸਾ ਕਿਉਂ ਕਰਿਆ ਕਰਵਾਇਆ, ਕਿਵੇਂ ਜ਼ਖਮੀ ਜਿਹਾ ਹੋਇਆ ਪਿਆ, ਕਿਨ ਤਨ ਘਾਵ ਕਰੇ ਤੁਝ ਮਾਰਿਓ, ਕਿਹਨੇ ਤੈਨੂੰ ਮਾਰਿਆ ਕੁੱਟਿਆ, ਕਿਹਨੇ ਆ ਜ਼ਖਮ ਜੇ ਤੇਰੇ ਸਰੀਰ ਤੇ ਕਰ ਦਿੱਤੇ ਹੈ। ਰੁਦਰ ਸਰਵਤੇ ਔਰ ਭੈ ਭੀਨ, ਸਾਰੇ ਜ਼ਖਮਾਂ ਵਿੱਚ ਲਹੂ ਚੋਈ ਜਾ ਰਿਹਾ, ਤੇਰੇ ਦੇ ਵਿੱਚ ਤੂੰ ਬੜਾ ਭੈ ਧਾਰਿਆ ਡਰਿਆ ਪਿਆ ਅੱਜ, ਕੌਣ ਲਰਿਓ ਕਿਨ ਵਿਘਨ ਪਸਾਰਿਓ, ਸੱਚਨ ਸੱਚ ਬੋਲ ਕਿਹੜਾ ਤੇਰੇ ਨਾਲ ਲੜ ਪਿਆ, ਕਿਹਨੇ ਤੈਨੂੰ ਮਾਰਿਆ ਕੁੱਟਿਆ, ਅਰ ਲੱਕੜੀ ਥੋਰੀ ਬਨ ਲੀਨ, ਸੱਚਨ ਸੱਚ ਤੂੰ ਗੁਰੂ ਕੇ ਲੰਗਰ ਵਿੱਚੋਂ ਜਿਹੜੀਆਂ ਲੱਕੜਾਂ ਉਹ ਵੀ ਥੋੜੀਆਂ ਜੀ ਉੱਥੋਂ ਜੰਗਲ ਵਿੱਚ ਲੈ ਕੇ ਆਇਆ। ਬਾਹਰ ਬਿਲਮ ਲੱਗੀ ਤੁਝ ਦੀਰਗ, ਅੱਜ ਤੈਨੂੰ ਕਹਿੰਦੇ ਜੰਗਲ ਵਿੱਚ ਦੇਰੀ ਜ਼ਿਆਦਾ ਲੱਗ ਗਈ ਹੈ, ਸਮਾਂ ਬਹੁਤਾ ਲੱਗਾ, ਲੱਕੜੀਆਂ ਥੋੜੀਆਂ ਆਈਆਂ ਹਨ। ਨਿਜ ਬਿਰਤਾਂਤ ਕਹੋ ਲੈ ਸਭ ਚੀਨ, ਇਸ ਕਰਕੇ ਵੀ ਸੱਚਨ ਸੰਗ ਸਾਰਾ ਪ੍ਰਸੰਗ ਕਹਿ ਦੇ, ਜਿਸ ਕਰਕੇ ਸਾਰੇ ਸਿੱਖ ਸੇਵਕ ਜਾਣ ਲੈਣ ਸਮਝ ਲੈਣ। ਆਗੈ ਸਤਿਗੁਰ ਹੱਥ ਜੋਰ ਕਰ, ਉਸ ਵੇਲੇ ਜਿਹੜਾ ਇਹ ਸੱਚਨ ਸੱਚ ਹੈ ਸਤਿਗੁਰੂ ਅੱਗੇ ਹੱਥ ਜੋੜ ਕੇ, ਉਚਰਿਓ ਬਨ ਮਹਿ ਏਕ ਬਲਾਏ, ਕਹਿਣ ਲੱਗਿਆ ਮਹਾਰਾਜ ਜੰਗਲ ਵਿੱਚ ਬੜੀ ਇੱਕ ਬਲਾ ਜੀ ਹੈ, ਬਾਰ ਖਿੰਡੇ ਸਿਰ ਨਗਨ ਅੰਗ ਤੇ, ਬਲਾ ਦੇ ਸਿਰ ਦੇ ਖੇਜ ਖੜੇ ਹੋਏ ਅਤੇ ਨੰਗਾ ਨੰਗ ਤੜੰਗੀ ਹੈ। ਮੋਹੇ ਬਿਲੋਕਤ ਤੂਰਨ ਆਏ, ਮਹਾਰਾਜ ਕੀ ਦੱਸਾਂ, ਮੈਨੂੰ ਵੇਖ ਤੇ ਮੇਰੇ ਵੱਲ ਛਾਲਾ ਮਾਰਦੀ ਆ ਗਈ, ਘਰ ਲਪਟੀ ਨਖ ਦੰਤ ਹਤੇ ਬਹੁ, ਰਸਾ ਮਾਰਾ ਮੇਰੇ ਮੱਲੋਂ ਮੱਲੀ ਗੱਲ ਚਿੰਬੜ ਗਈ, ਇੱਥੇ ਬੜੇ ਦੰਦ ਜੀ ਉਹਨੇ ਮਾਰੇ, ਮੈਨੂੰ ਘੱਟ ਵੱਢ ਸੜਿਆ, ਨੀਠ ਨੀਠ ਮੈਂ ਆਪ ਛੁਟਾਏ, ਮਸਾ ਮਸਾ ਮਾਰਾ ਮੈਂ ਆਪਣੇ ਆਪ ਤੋਂ ਦਾ ਖੇੜਾ ਜਾ ਛੁਡਾਇਆ, ਤਿਸ ਦਿਸ ਮੇਰੋ ਬਨਹਿ ਨਾ ਜਾਨੋ, ਇਹ ਗੁਰੂ ਅਮਰਦਾਸ ਜੀ ਵੀ ਸੱਚ ਕਹਿਣਾ, ਹੁਣ ਇਦੋਂ ਬਾਅਦ ਤਾਂ ਮੇਰਾ ਉਸ ਤਰਫ ਜਾਣਾ ਨੀ ਬਣਦਾ ਹੈ, ਪਕੜ ਹਤਾਏ ਪ੍ਰਾਣ ਬਿਨਸਾਏ, ਮਹਾਰਾਜ ਚਲਿਆ ਗਿਆ ਉਹ ਦੌੜ ਕੇ ਮੈਨੂੰ ਫੜ ਲੂਗੀ, ਮੇਰੀ ਤਾਂ ਜਾਨ ਕੱਢ ਦੀ, ਮੇਰੇ ਤੇ ਪ੍ਰਾਣ ਨਾਸ਼ ਕਰ ਦੂਗੀ, ਸਮਝਾ ਲੈਣ ਦਈ ਨਹਿ ਤਿਸਨੇ, ਉਹ ਮਹਾਰਾਜ ਜਿਹੜੀ ਚਿੜੇਲ ਜੀ ਬੁਲਾਇਆ ਉਹਨੇ ਮੈਨੂੰ ਲੱਕੜਾਂ ਵੀ ਨੀ ਇਕੱਠੀਆਂ ਕਰਨ ਦਿੱਤੀਆਂ, ਦੇਖਤ ਤ੍ਰਾਸ ਹਿਰਦੈ ਉਪਜਾਏ, ਦੇਖਦਿਆਂ ਸਾਰੇ ਮਹਾਰਾਜ ਦੇ ਵੀ ਡਰ ਪੈਦਾ ਹੁੰਦਾ ਹੈ ਉਸਨੂੰ, ਪਰਾ ਰਬਦ ਤੇ ਛੂਟਨ ਹੋਇਆ, ਗੁਰੂ ਅਮਰਦਾਸ ਪਿੱਛੇ ਕੋਈ ਚੰਗੀ ਕਿਸਮ ਦੀ ਚੰਗਾ ਕਰਮ ਕੀਤਾ ਸੀ ਜਿਸ ਕਰਕੇ ਖੇੜਾ ਛੁੱਟ ਗਿਆ, ਨਾਹੇ ਤਾਂ ਮਾਰ ਦੇ ਤਿਸ ਥਾਂ, ਮਾਰਾ ਮੈਨੂੰ ਉਸੇ ਥਾਂ ਨੇ ਮਾਰ ਮੁਕਾ ਦੇਣਾ ਸੀ, ਰਹਿਓ ਪੁਕਾਰ ਨਾ ਮਾਨਵ ਨੇੜੇ, ਹੋਰ ਮਾਰਾ ਮੈਂ ਬਥੇਰਾ ਰੌਲਾ ਜਾ ਪਾਇਆ, ਕੋਈ ਨੇੜੇ ਮਨੁੱਖੀ ਹੈ ਨਹੀਂ ਸੀ, ਆਨ ਛੁਟਾਵ ਹੈ ਜੋ ਬਲ ਲਾਏ, ਜਿਹੜਾ ਬਲ ਲਾ ਕੇ ਮੈਥੋਂ ਬਲਾ ਤੋਂ ਖਹਿੜਾ ਛਡਾਉਂਦਾ। ਅਪਰ ਦਿਸ਼ਾ ਈਂਧਨ ਹਿਤ ਲੈ ਬੇ, ਇਸ ਕਰਕੇ ਹੇ ਗੁਰੂ ਅਮਰਦਾਸ ਸਾਹਿਬ, ਗੁਰੂ ਕੇ ਲੰਗਰ ਵਾਸਤੇ ਜਿਹੜੀਆਂ ਲੱਕੜਾਂ ਮੈਂ ਹੁਣ ਉਸੇ ਹੋਰ ਤਰਫ ਜਾਇਆ ਕਰਾਂਗਾ। ਮੈਂ ਗਮਨ ਗੋ ਭਾਏ ਸੇ ਭਾਏ, ਹਮਾਰਾ ਆਪ ਜੀ ਦੀ ਭਾਏ ਜਿਹੜੀ ਆਗਿਆ ਹੈ ਉਹਦੇ ਅਨੁਸਾਰ ਭਾਏ ਹੋ ਕੇ ਮੈਂ ਹੋਰ ਹੁਣ ਕਿਸੇ ਤਰਫ ਜਾਇਆ ਕਰ, ਉਸ ਤਰਫ ਨਹੀਂ ਜਾਣਾ। ਸੁਣ ਕਰ ਸ੍ਰੀ ਗੁਰ ਅਮਰਦਾਸ ਕਹਿ, ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਸੱਚ ਤੋਂ ਸੁਣ ਕੇ ਕਹਿਣ ਲੱਗੇ, ਮਤ ਭੈ ਕਰੋ ਸੋ ਨਹੀਂ ਬਲਾਏ। ਮਹਾਰਾਜ ਕਹਿੰਦੇ ਸੱਚਨ ਸੱਚ ਮਤਾਂ ਡਰ ਕਰੋ, ਕੋਈ ਬਲਾ ਨਹੀਂ ਹੈ ਜੰਗਲ ਦੀ। ਉਪ ਹਰੀਪੁਰ ਤਿਸ ਕੀ ਦਾਰਾ, ਜਿਹੜਾ ਹਰੀਪੁਰ ਦਾ ਰਾਜਾ ਆਇਆ ਸੀ ਉਹਦੀ ਨਵਵਿਆਹੀ ਇਸਤਰੀ ਆ, ਉਹ ਰਾਣੀ ਹੈ। ਭਾਈ ਬਾਬਰੀ ਸੁਧ ਨਹਿਕਾਏ, ਹਾਂ ਕਹਿੰਦੇ ਉਹ ਕਮਲੀ ਹੋ ਗਈ, ਉਹਨੂੰ ਕੋਈ ਹੋਸ਼ ਬੋਸ਼ ਨਹੀਂ ਹੈ। ਜਾਹੋ ਭੋਰ ਲਿਹੋ ਕੌਂਸ ਹਮਾਰੀ, ਕਹਿੰਦੇ ਵੀ ਸੱਚਨ ਸੱਚ ਕੱਲ ਨੂੰ ਤੂੰ ਸਾਡੀ ਚਰਨਾਂ ਦੀ ਖੜਾਉਂ ਲੈ ਕੇ ਚਲਾ ਜਾਈ। ਜਬ ਆਵਹਿ ਤੇਰੀ ਦਿਸ਼ਤਾਏ, ਜਦੋਂ ਵੀ ਉਹ ਰਾਜੇ ਦੀ ਰਾਣੀ ਕਮਲੀ ਜੀ ਤੇਰੀ ਤਰਫ ਦੌੜਦੀ ਆਵੇ, ਹਤਹੋ ਸੀਸ ਮਹਿ ਹੋਏ ਸੋ ਰਾਜੀ, ਆ ਸਾਡੇ ਚਰਨਾਂ ਦੀ ਜਿਹੜੀ ਖੜਾਉਂ ਜੀ ਨਾ ਫੜਾ ਕਰੇ ਕਿ ਉਹਦੇ ਸਿਰ ਵਿੱਚ ਮਾਰੀ, ਕਹਿੰਦੇ ਠੀਕ ਹੋ ਜਾਏ। ਆਪਣੇ ਸੰਗ ਤਾਹੇ ਲੈ ਆਏ, ਉਹਨੂੰ ਬਾਅਦ ਉਹ ਰਾਣੀ ਨੂੰ ਕਹਿੰਦੇ ਤੂੰ ਆਪਣੇ ਨਾਲ ਹੀ ਇੱਥੇ ਸਾਡੇ ਕੋਲ ਲੈ ਆਉਣਾ। ਸੁਣ ਸਭ ਸੰਗਤ ਬਿਸਮੈ ਹੋਇ ਕਰ, ਜਿੰਨੀ ਗੁਰੂ ਕੀ ਸਿੱਖ ਸੰਗਤ ਹੈ ਸੁਣ ਕੇ ਬੜੇ ਚਰਜੇ ਹੋ ਰਹੇ। ਸੱਚਨ ਸੱਚ ਸਾਥ ਬਚ ਗਾਏ, ਸੱਚਨ ਸੱਚ ਦੇ ਸਾਥ ਬਚਨ ਕਹਿੰਦੇ ਹੈ, ਨਹਿ ਅਬ ਡਰ ਹੋ ਜਾਹੋ ਤਿਸ ਹੀ ਦਿਸ, ਸੱਚਨ ਸੱਚ ਹੁਣ ਨਾ ਤੂੰ ਡਰੀ, ਹੁਣ ਤੂੰ ਉਸੇ ਤਰ੍ਹਾਂ ਇਸੇ ਤਰਫ ਹੀ ਜਾਈ ਕੱਲ ਨੂੰ। ਨਿਸ ਬਤਾਏ ਕਰ ਗਾ ਤਿਸ ਥਾਏ, ਹਾਂ ਗੁਰੂ ਮਹਾਰਾਜ ਦੇ ਬਚਨ ਸਾਰ ਕਹਿੰਦੇ ਰਾਤ ਬਤੀਤ ਕਰਕੇ ਉਸੇ ਤਰਫ ਨੂੰ ਫੇਰ ਚਲਿਆ ਗਿਆ ਖੜਾਮ ਜੀ ਲੈ ਕੇ। ਦੇਖ ਦੂਰ ਤੇ ਕੂਕ ਪੁਕਾਰਤ, ਇੱਧਰ ਸੱਚ ਸੱਚਨ ਸੱਚ ਨੂੰ ਆਉਂਦਿਆਂ ਦੇਖ ਕੇ ਦੂਰੋਂ ਲੱਗੀ ਉਹ ਰੌਲਾ ਪਾਉਣ, ਪਹਿਦਾਇਕ ਜੋ ਦਿਖੀ ਨਾ ਜਾਏ, ਡਰਾਉਣੀ ਸੀ ਕਹਿੰਦੇ ਜਿਹੜੀ ਦੇਖੀ ਨੀ ਜਾ ਸਕਦੀ ਸੀ। ਉੱਚੀ ਭੁਜੈ ਉਲਾਰਤ ਦੌਰੀ, ਤੁਹਾਨੂੰ ਬਾਹਾਂ ਜੀਆਂ ਉੱਚੀਆਂ ਕਰਕੇ ਤੇਰੇ ਵੱਲੋਂ ਦੌੜ ਕੇ ਆਈ ਹੈ। ਤਤ ਛਿਨ ਨਿਕਟ ਗਈ ਤਿਸ ਆਏ, ਬੜੀ ਛੇਤੀ ਕਹਿੰਦੇ ਸੱਚ ਸੰਤਨ ਦੇ ਨੇੜੇ ਆ ਗਈ। ਕਰ ਮਾਰਨ ਕੋ ਜਬ ਹੂੰ ਉਛਰੀ, ਜਦੋਂ ਕਹਿੰਦੇ ਹੱਸਦਾ ਘਰੂਣ ਜਾ ਮਾਰਨ ਵਾਸਤੇ ਤਾਨੂੰ ਉਛੜੀ ਹੈ। ਕੌਂਸ ਹਤੀ ਤਿਸ ਸੀਸ ਨਮਜਾਰ, ਗੁਰੂ ਅਮਰਦਾਸ ਸਾਹਿਬ ਜੀ ਨੇ ਖੜਾਂ ਦੀ ਬਖਸ਼ਿਸ਼ ਕੀਤੀ ਸੀ, ਇਹਨੇ ਫੜਾਕ ਦੇ ਕੇ ਸਿਰ ਵਿੱਚ ਮਾਰ ਦਿੱਤੀ ਹੈ। ਗੁਰਪਨ ਹੀ ਛੂਬਤ ਸੁਧ ਹੋਈ, ਹਾਂ ਗੁਰੂ ਮਹਾਰਾਜ ਦਾ ਚਰਨਾਂ ਦਾ ਜੋੜਾ ਹੈ ਖੜਾਂ ਹੈ ਛੋਹਦਿਆਂ ਸਾਰੀ, ਇਹਨੂੰ ਕਹਿੰਦੇ ਹੋਸ਼ ਹੀ ਆ ਗਈ। ਬੈਠ ਗਈ ਤਨ ਭਈ ਸੰਭਾਰ, ਸਰੀਰ ਦੀ ਸੰਭਾਲ ਹੋ ਗਈ ਉਸੇ ਵੇਲੇ, ਵੀ ਮੈਂ ਤੰਪੀ ਪੜਦਾ ਹਾਂ ਨਗਨ ਬੈਠ ਗਈ ਉੱਥੇ ਹੀ। ਨਗਨ ਅੰਗ ਜਾਣੇ ਨਿਜ ਸੁਕੁਜੀ, ਹਾਂ ਮੇਰੇ ਤਾਂ ਅੰਗ ਸਾਰੇ ਬੇਪੜਦਾ ਉਸ ਵੇਲੇ ਸੰਕੋਚ ਇਹਨੇ ਕੀਤਾ ਹੈ। ਅਤ ਲੱਜਾ ਕੋ ਚਿਤ ਮਹਿਤਾਰ, ਚਿਤ ਵਿੱਚ ਸ਼ਰਮ ਜੀ ਧਾਰਨ ਕੀਤੀ ਇਸਨੇ। ਸਿਮਰਨ ਕਰੀ ਬਾਰਤਾ ਸੋ, ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਬਚਨ ਕਿਹਾ ਸੀ ਨਾ ਵੀ ਮੈਂ ਪੜਦਾ ਜਾ ਮੂੰਹ ਤੇ ਕੀਤਾ ਸੀ, ਗੁਰੂ ਅਮਰਦਾਸ ਸਾਹਿਬ ਜੀ ਨੇ ਕਮਲੀ ਝਵੜੀ ਤੋਂ ਕਾਹਨੂੰ ਆਉਣਾ ਸੀ ਇੱਥੇ ਜੀ ਦਰਸ਼ਨ ਕੀ, ਉਹ ਯਾਦ ਆ ਗਿਆ ਕਮਲੀ ਸ੍ਰੀ ਗੁਰ ਕੀਨ ਉਚਾਰ। ਮੈਨੂੰ ਤਾਂ ਗੁਰੂ ਅਮਰਦਾਸ ਸਾਹਿਬ ਨੇ ਕਮਲੀ ਬਚਨ ਕਹਿ ਦਿੱਤਾ ਵੀ ਤੂੰ ਇੱਥੇ ਕੀ ਲੈਣ ਆਈ ਹੈ। ਹੇ ਗੁਰਸਿੱਖ ਮੋਹੇ ਬਸਤਰ ਦੇਹ ਕੁਛ, ਮਹਾਰਾਜ ਨੇ ਬਚਨ ਕਿਹਾ ਸੀ ਤਾਂ ਮੇਰੇ ਨਾਲ ਬੁਰਾ ਹਾਲ ਹੋਇਆ, ਫਿਰ ਉਹ ਸਿੱਖ ਨੂੰ ਕਹਿਣ ਲੱਗੀ ਵੀ ਮੈਨੂੰ ਕੋਈ ਬਸਤਰ ਦੇ ਆਪਣੇ ਕੋਲੋਂ, ਤਨ ਛਾਦਨ ਮੈਂ ਕਰਾਂ ਸੁਧਾਰ, ਇਸ ਕਰਕੇ ਮੈਂ ਬਿਮਾਰ ਸਵਾਰ ਕੇ ਆਪਣੇ ਸਰੀਰ ਨੂੰ ਢੱਕ ਲਵਾਂ, ਸ੍ਰੀ ਗੁਰ ਨਿਕਟ ਜਾਏ ਬਖਸਾਵਾਂ। ਇਹ ਫਿਰ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵੀ ਜਾ ਕੇ ਮੈਂ ਜਿਹੜੀ ਭੁੱਲ ਗਲਤੀ ਕੀਤੀ ਉਹਨੂੰ ਬਾਂਹ ਮਾਫ ਕਰਵਾ ਲਾਂ, ਬਖਸ਼ਾ ਲਵਾਂ। ਨਿਜ ਅਪਰਾਧ ਨਾ ਆਗਿਆ ਧਾਰ, ਕਿਉਂਕਿ ਮੇਰਾ ਆਪਣਾ ਗੁਨਾਹ ਹੀ ਹੈ, ਮੈਂ ਗੁਰੂ ਮਹਾਰਾਜ ਦੀ ਆਗਿਆ ਨੂੰ ਨਹੀਂ ਮੰਨਿਆ ਹੈ। ਮਹਾ ਕਸ਼ਟ ਮੋਹ ਪ੍ਰਾਪਤ ਹੋਇਆ, ਇਸ ਕਰਕੇ ਮੈਨੂੰ ਬੜਾ ਭਾਰੀ ਇਹ ਕਹਿੰਦੇ ਦੁੱਖ ਪ੍ਰਾਪਤ ਹੋਇਆ ਹੈ। ਅਬ ਹੋਈ ਤਨ ਕੀ ਸੰਭਾਰ, ਇਹ ਤਾਂ ਤੂੰ ਜਦੋਂ ਖੜਾਮ ਜੀ ਮਾਰੀ ਹੈ ਫਿਰ ਮੇਰੇ ਸਰੀਰ ਵਿੱਚ ਸੰਭਾਲ ਹੋਏ, ਫਿਰ ਮੈਨੂੰ ਹੋਸ਼ ਆਈ ਹੈ। ਦਰਸ਼ਨ ਕਰ ਹੈ ਦੋਸ਼ ਗਨ ਨਾਸ਼ ਹੈ, ਗੁਰੂ ਅਰਦਾਸ ਸਾਹਿਬ ਦੇ ਦਰਸ਼ਨ ਕਰਾਂਗੀ ਸੂ ਮੇਰੇ ਜਿਹੜੇ ਦੋਸ਼ ਹੋ ਗੁਣੋ ਨਾਸ਼ ਹੋ ਜਾਣਗੇ। ਲੇ ਚੱਲ ਤੂੰ ਅਬ ਪੂਰੀ ਮਝਾਰ, ਗੁਰੂ ਕੇ ਸਿੱਖ ਵਸਤਰ ਜਾ ਦੇ ਕੇ ਤੇ ਮੈਨੂੰ ਗੋਇੰਦਵਾਲਪੁਰੀ ਵਿੱਚ ਲੈ ਕੇ ਚੱਲ। ਸੁਣ ਕੰਬਲ ਆਪਣੀ ਤਿੰਨ ਦੀਨਸ, ਸੱਚਨ ਸੱਚਨੇ ਸੁਣ ਕੇ ਆਪਣੇ ਕੋਲੋਂ ਕੰਬਲੀ ਜੀ ਪੂਰੀ ਜੀ ਦੇ ਦਿੱਤੀ ਇਸ ਨੂੰ। ਤਾਂ ਪਿਓ ਤਨ ਆਪਣੇ ਸੰਗ ਲਿਆ, ਸਰੀਰ ਜਾ ਟਕਲਿਆ ਤੇ ਆਪਣੇ ਨਾਲ ਉਹਨੂੰ ਲੈ ਆਇਆ। ਜੁਗ ਵੱਡ ਭਾਗ ਖਰੇ ਤਬ ਆ ਗਏ, ਦੋਵੇਂ ਕਹਿੰਦੇ ਵੱਡੇ ਭਾਗਾਂ ਵਾਲੇ ਖੜੋਤੇ ਆ ਗੁਰੂ ਅਮਰਦਾਸ ਸਾਹਿਬ ਜੀ ਦੇ। ਸਤਿਗੁਰ ਪਿਖ ਤਿੰਨ ਬਹੁ ਬਿਗਸਾਏ, ਗੁਰੂ ਮਹਾਰਾਜ ਦੋਹਾਂ ਨੂੰ ਆਇਆ ਵੇਖ ਕੇ ਬਹੁਤ ਹੀ ਖੁਸ਼ ਹੋਏ, ਬੜੇ ਖੜਾ ਖਿੜ ਖੜਾ ਕੇ ਹੱਸੇ। ਕਿਰਪਾ ਕਰੀ ਕਿਰਪਾ ਕਰੀ ਪੁੰਨ ਕਹਿਓ ਸੁਣੋ ਤੁਮ, ਉਸ ਵੇਲੇ ਕਿਰਪਾ ਕੀਤੀ ਹੈ ਤੇ ਬਚਨ ਕਿਹਾ ਵੀ ਸੁਣ ਲੋ ਹੁਣ ਦੋਵੇਂ। ਪਤ ਇਸਤਰੀ ਬਨ ਰਹੋ ਇੱਕ ਥਾਂ, ਜਿਹੜਾ ਗੁਰੂ ਕਾ ਸਿੱਖ ਸਾਡਾ ਲੱਕਣ ਲਿਆਉਣ ਵਾਲਾ ਨਾ ਸੱਚਨ ਸੱਚ, ਇਹਦੇ ਤੋਂ ਹੁਣ ਘਰ ਵਾੜੀ ਬਣ ਜਾ, ਇਹਦੇ ਤੋਂ ਪਤਨੀ ਬਣ ਜਾ ਤੇ ਸੇਵਾ ਕਰਿਆ ਕਰ। ਤੇਰੀ ਘਾਲ ਭਰੀ ਅਬ ਥਾਏ ਸੋ, ਸੱਚਨ ਸੱਚਨ ਕਹਿੰਦੇ ਵੀ ਗੁਰੂ ਕੇ ਲੰਗਰ ਦੀ ਸੇਵਾ ਕਰਨ ਨੂੰ ਜਿਹੜੀ ਘਾਲਾਂ ਹੁਣ ਤੇਰੀ ਇਹ ਥਾਂ ਪਈ ਇਹ ਪ੍ਰਵਾਨ ਹੋ ਗਈ ਹੈ, ਤੇ ਮੇਰੋ ਧਿਆਨ ਕਰੋ ਘਰ ਜਾਏ। ਆਪਣੇ ਘਰ ਵੇ ਜਾ ਕੇ ਕਹਿੰਦੇ ਉੱਥੇ ਜਾ ਕੇ ਹੁਣ ਸਾਡਾ ਤੂੰ ਧਿਆਨ ਕਰਦਾ ਨੀ। ਇਹ ਮਦਰੀ ਪਿੰਡ ਦਾ ਸੀ, ਵੱਲੋ ਕੀ ਨਹਿਰ ਦੇ ਹੈਡ ਦੇ ਕੋਲੇ ਹੈ ਮਦਰੀ ਪਿੰਡ, ਉੱਥੋਂ ਤਿੰਨ ਕਮੀਰ ਤੇ ਜਿੱਥੋਂ ਦਾ ਭਾਈ ਕੇਦਾਰਾ ਸਿੱਖ ਹੋਇਆ ਜਿਹਦੇ ਉਹ ਘਰ ਦੇ ਵਿੱਚ ਹਜ਼ੀਰਾਂ ਜੀਆਂ ਸੀ, ਗੁਰੂ ਨਾਨਕ ਸਾਹਿਬ ਜੀ ਵੀ ਇੱਥੇ ਗਏ, ਇਸ ਤਰ੍ਹਾਂ ਸੱਚੀ ਮੰਜੀ ਗੁਰਦੁਆਰਾ ਵੀ ਇੱਥੇ ਬਣਿਆ ਮਦਰੀ ਪਿੰਡ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਇੱਥੇ ਗਏ ਭਾਈ ਕੇਦਾਰਾ ਜੀ ਕੋਲ, ਜਿਹੜੀਆਂ ਹਜ਼ਾਰਾਂ ਜਾਂ ਠੀਕ ਕੀਤੀਆਂ ਸੀ ਜੋੜਾ ਬਖਸ਼ ਕੇ। ਗੁਰੂ ਅਮਰਦਾਸ ਸਾਹਿਬ ਜੀ ਦੱਸਦੇ ਇੱਕ ਜੋੜਾ ਵੀ ਇੱਥੇ ਇਤਿਹਾਸ ਵਿੱਚ ਹੈ ਵੀ ਇਹ ਜੋੜਾ ਲਾ ਕੇ ਕੇਦਾਰੇ ਦੀਆਂ ਹਜ਼ੀਰਾਂ ਠੀਕ ਹੋਈਆਂ ਸੀ, ਗੁਰੂ ਮਹਾਰਾਜ ਨੇ ਸੁੱਟਾ ਨਾਲ ਚੁੱਕ ਕੇ ਭਾਈ ਕੇਦਾਰੇ ਜੀ ਨੂੰ ਦੇ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਦਾ ਜੋੜਾ ਹੈ ਅਤੇ ਸੋਟਾ ਵੀ ਇਹਨਾਂ ਦਾ ਹੈ। ਅੱਜ ਕੱਲ੍ਹ ਉਹ ਕਿਸੇ ਸੰਤ ਦਾ ਜੋੜਾ ਜਾਂ ਨਹੀਂ ਕਰਦੇ, ਖਡਾਵਾਂ ਵੀ ਕਿਸੇ ਸੰਤ ਦੀਆਂ ਹੀ ਹਨ, ਉਹ ਗੁਰੂ ਮਹਾਰਾਜ ਦੇ ਸਮੇਂ ਦੀਆਂ ਹੈ ਨਹੀਂ, ਇਹਨਾਂ ਕੋਲਿਓਂ ਦੱਸਦੇ ਹਨ। ਦੁਤੀਏ ਕੌਂਸ ਵੀ ਲੇਹੋ ਹਮ ਪੱਗ ਕੀ, ਇੱਧਰ ਇਹ ਸੱਚਨ ਸੱਚਨ ਉਹ ਕਹਿੰਦੇ ਵੀ ਤੁਹਾਡੇ ਚਰਨਾਂ ਦੀ ਦੂਜੀ ਜਿਹੜੀ ਖੜਾਵ ਹੈ ਵੀ ਤੂੰ ਲੈ ਲੈ। ਯਾਦ ਉਪਾਦ ਜੇ ਕਿਸ ਕੇ ਹੋਏ, ਜੇ ਕਿਸੇ ਨੂੰ ਕੋਈ ਸਰੀਰਕ ਰੋਗ ਹੋਵੇ ਜਾਂ ਉਪਾਧੀ ਹੋਰ ਕੋਈ ਉੱਪਰੋਂ ਆ ਕੇ ਭੂਤ ਚਿੰਬੜਿਆ ਹੋਵੇ, ਇਹ ਕਹਿੰਦੇ ਹੋਵੇ ਜੋ ਕੋਈ ਇਸ ਕੇ ਛੁਬਤ ਬਿਨਸ ਸਭ ਜਾਵੇ ਹੈ, ਸਾਡੇ ਚਰਨਾਂ ਦੀ ਜਦੋਂ ਕੋਈ ਕਹਿੰਦੇ ਖੜਾਓ ਸ਼ੀਸ਼ ਨੂੰ ਛੁਆਈ ਜਾਏਗੀ, ਰੋਗ ਵੀ ਹੋਰ ਵਾਧੀ ਵਿਆਧੀ ਭੂਤਰੇ ਸਭ ਠੀਕ ਹੋ ਜਾਣਗੇ, ਤਿਸ ਤਨ ਕੇ ਦੁੱਖ ਰਹੇ ਨਾ ਕੋਏ। ਇਹ ਸੱਚਨ ਸੱਚ ਜਿਹਨੂੰ ਇਹ ਸਾਡੇ ਚਰਨਾਂ ਦੀ ਖੜਾਸ਼ ਹੋ ਜਾਏ ਉਹਦੇ ਸਰੀਰ ਨੂੰ ਕੋਈ ਦੁੱਖ ਤਕਲੀਫ ਨਹੀਂ ਰਹੇਗੀ। ਬਚਨ ਫੁਰ ਹੈ ਤੋ ਬਾਰ ਜੋ ਸਰਾਪ ਸਭ, ਬਾਕੀ ਵੀ ਸੱਚਨ ਸੱਚ ਜੋ ਤੂੰ ਬਚਨ ਕਹੇਗਾ ਬਰ ਦਾ ਜਾਂ ਸਰਾਪ ਦਾ ਉਹ ਵੀ ਫੁਰੇਗਾ, ਉਹ ਵੀ ਪੂਰਾ ਹੋਵੇ। ਨਿਜ ਗ੍ਰਹਿ ਬਸ ਹੋ ਚਿੰਤ ਚਿੱਤ ਖੋਏ, ਆਪਣੇ ਘਰ ਦੇ ਵਿੱਚ ਹੀ ਜਸੋ ਜਾ ਕੇ ਸਾਰੀਆਂ ਚਿੰਤਾ ਫਿਕਰਤਾਂ ਕਲਿਆਣ ਨੂੰ ਗਵਾ ਕੇ। ਗੁਰਮੁਖ ਪੰਥ ਪ੍ਰਕਾਸ਼ ਜਿੱਤ ਕਿਤ, ਜਿੱਥੇ ਕਿੱਥੇ ਜਿਹੜਾ ਗੁਰਮੁਖਾਂ ਦਾ ਰਸਤਾ ਹੈ, ਗੁਰਮੁਖਾਂ ਗੁਰਮੁਖਤਾਈ ਦਾ ਰਸਤਾ ਹੈ, ਸਿੱਖੀ ਪੰਥ ਤੁਸੀਂ ਫੈਲਾਓ। ਅਜਮਤ ਸਹਿਤ ਭਇਓ ਤਬ ਸੋਏ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਕਹਿਣ ਨਾਲ ਜਿਹੜਾ ਇਹ ਸੱਚਨ ਸੱਚ ਹੈ ਬੜੀਆਂ ਸ਼ਕਤੀਆਂ ਦੇ ਸੰਪੰਨ ਹੋ ਗਿਆ ਹੈ। ਇਹ ਆਪਣੇ ਨਗਰ ਏ ਭਾਈ ਮਦਰੀ ਜਾਂ ਮਦਰ ਵੀ ਇਹਨੂੰ ਕਹਿੰਦੇ ਆ, ਮਦਰੀ ਵੀ ਕਹਿੰਦੇ ਹਨ, ਵਿੱਚੇ ਫਿਰ ਰਹਿਣ ਲੱਗਿਆ। ਇਉਂ ਦੂਸਰੀ ਜਿਹੜੀ ਮੰਜੀ ਹੈ ਗੁਰਮੁਖ ਪਦਵੀ ਹੈ ਸਿੱਖੀ ਦੇ ਪ੍ਰਚਾਰ ਲਈ, ਇਹ ਸੱਚਨ ਸੱਚਨ ਆਪ ਜੀ ਨੇ ਬਖਸ਼ੀ ਸੀ। ਸਭ ਤੋਂ ਪਹਿਲੀ ਜਿਹੜੀ ਗੁਰਮੁਖ ਪਦਵੀ ਹੈ ਜਾਂ ਮੰਜੀ ਹੈ ਉਹ ਸਾਵਣ ਮੱਲ ਆਪਣੇ ਭਤੀਜੇ ਨੂੰ ਬਖਸ਼ਿਸ਼ ਕੀਤੀ ਸੀ। ਉਹ 22 ਮੰਜੀਆਂ ਆਪ ਜੀ ਨੇ ਬਖਸ਼ੀਆਂ ਸਨ, ਜਿਨ੍ਹਾਂ ਦੇ ਵਿੱਚੋਂ ਇਹ ਕੁਝ ਕੁ ਜਿਹੜੀਆਂ ਮੰਜੀਆਂ ਜ਼ਿੰਮੇਵਾਰਾਂ ਨੇ ਬਖਸ਼ੀਆਂ ਉਹ ਇੱਥੇ ਇਤਿਹਾਸ ਵਿੱਚ ਆਉਣਗੀਆਂ। ਆਪਾਂ ਲੜੀਵਾਰ ਨੂੰ ਵੀ ਸਰਵਣ ਕਰਾਂਗੇ ਇਸੇ ਤਰ੍ਹਾਂ ਜਿਵੇਂ ਉਹ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਛੋਟਾ ਪੁੱਤਰ ਦਾਤੂ ਹੈ, ਗੁਰੂ ਅਮਰਦਾਸ ਸਾਹਿਬ ਦੀ ਚੜ੍ਹਦੀ ਕਲਾ ਦੇਖ ਕੇ ਹੜਿਆ ਵੜਿਆ ਆਇਆ, ਆ ਕੇ ਲੱਤ ਮਾਰ ਕੇ ਬੇਅਦਬੀ ਕੀਤੀ, ਜਿਵੇਂ ਉਹਨੂੰ ਫਿਰ ਉਹ ਜਿਹੀ ਬੁੜਾ ਫਲ ਮਿਲਿਆ। ਉਹ ਪ੍ਰਸੰਗ ਆਏਗਾ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਸੰਨ ਸਾਹਿਬ ਜਿੱਥੇ ਗੁਰਦੁਆਰਾ ਬਣਿਆ ਇੱਥੇ ਜਾ ਕੇ ਜਿਵੇਂ ਆਪ ਅਲੋਪ ਹੋ ਗਏ ਸੀ, ਉਹ ਸਾਰੀ ਸਾਖੀ ਇਸ ਲੜੀਵਾਰ ਰੂਪ ਵਿੱਚ ਆਏਗੀ। ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਬਚਨ ਫੁਰ ਹੈ ਤੁਵ ਬਰ ਜੋ ਸਰਾਪ ਸਭ, ਨਿਜ ਗ੍ਰਹਿ ਬਸਹੋ ਚਿੰਤ ਚਿਤ ਖੋਏ, ਗੁਰਮੁਖ ਪੰਥ ਪ੍ਰਕਾਸ਼ਹੁ ਜਿਤ ਕਿਤ, ਅਜਮਤ ਸਹਿਤ ਭਇਓ ਤਬ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।